ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਜੇ ਸਿੱਖ ਹੈ ਮੇਰੇ ਹਿਤਕਾਰੀ ਤਿੰਨ ਪਰ ਸੈਨ ਨਾ ਜਾਏ ਤੁਮਾਰੀ ਨਾਮ ਦਾਨ ਇਸ਼ਨਾਨ ਜੇ ਸਭ ਹੀ ਇਨਤੇ ਨਹੀਂ ਭੁਲਾਵੋ ਕਬਹੀ ਜੇ ਸਿੱਖ ਹੈ ਮੇਰੇ ਹਿਤਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਮਹਾਨ ਦੀਵਾਨ ਸਜ ਰਹੇ ਹੈ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਆਪ ਗੁਰਸਿੱਖ ਸੰਗਤਾਂ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਜੁੜ ਕੇ ਸਰਵਣ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਰਹੇ ਹਾਂ ਜਿਸ ਤਰ੍ਹਾਂ ਆਪ ਜੀ ਨੇ ਤੀਰਥ ਯਾਤਰਾ ਦਾ ਬਹਾਨਾ ਜਿਹਾ ਬਣਾ ਕੇ ਜਿਹੜੇ ਕੋਈ ਸਨਾਤਨ ਮਤ ਦੇ ਮਹਾਨ ਤੀਰਥ ਨੇ ਹਰਿਦੁਆਰ ਹੈ ਕੁਰਕਸ਼ੇਤਰ ਹੈ ਮਥੁਰਾ ਹੈ ਕਾਂਸ਼ੀ ਹੈ ਜਗਨਨਾਥ ਉੜੀਸੇ ਵਿੱਚ ਹੈ ਇਹਨਾਂ ਸਥਾਨਾਂ ਵਿੱਚ ਮਹਾਰਾਜ ਜਿਵੇਂ ਗਏ ਸਤਨਾਮ ਵਾਹਿਗੁਰੂ ਦੇ ਜਾਪ ਜਪਣ ਦਾ ਸਭ ਨੂੰ ਉਪਦੇਸ਼ ਬਖਸ਼ਿਆ ਧਰਮ ਦੀ ਕਿਰਤ ਕਰਕੇ ਬਣ ਛਕਣਾ ਦੱਸਿਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਦੀ ਕਿਰਿਆ ਤੋਂ ਕਰਨ ਬਾਅਦ ਵਾਹਿਗੁਰੂ ਵਾਹਿਗੁਰੂ ਜਪਣਾ ਇਹ ਧਰਮਾਂ ਸਥਾਨਾਂ 'ਤੇ ਜਿਵੇਂ ਮਹਾਰਾਜ ਜੀ ਜਿਹੜਾ ਕੋਈ ਕਰਮ ਹੋ ਰਿਹਾ ਸੀ ਉਹਨੂੰ ਰੋਕ ਕੇ ਸਤ ਦਾ ਜਿਹੜਾ ਮਾਰਗ ਹੈ ਉਹਦਾ ਉਪਦੇਸ਼ ਦਿੱਤਾ ਉਹ ਆਪਾਂ ਪ੍ਰਸੰਗ ਸੁਣੀ ਜਾ ਰਹੇ ਹਾਂ ਕੱਲ੍ਹ ਦੇ ਇਤਿਹਾਸ ਵਿੱਚ ਜਿਵੇਂ ਗੁਰੂ ਮਹਾਰਾਜ ਜੀ ਜਗਨਨਾਥ ਚਲੇ ਗਏ ਇੱਥੇ ਜਿਹੜਾ ਉਹ ਜਗਨਨਾਥ ਦਾ ਬਾਹਰਲਾ ਦਰਵਾਜ਼ਾ ਹੈ ਉੱਥੇ ਨੇੜੇ ਜਿਹੇ ਹੋ ਕੇ ਬੈਠ ਗਏ ਬੈਠਿਆਂ ਬੈਠਿਆਂ ਸੰਧਿਆ ਦਾ ਸਮਾਂ ਹੋ ਗਿਆ, ਜਾਣੀ ਸੂਰਜ ਛਿਪ ਗਿਆ ਹੈ ਅਤੇ ਸ਼ਹਿਰ ਦੇ ਵਿੱਚੋਂ ਪੰਡੇ ਆਏ ਨੇ, ਥਾਲ ਵਿੱਚ ਦੀਵੇ ਜਗਾਏ ਨੇ ਅਤੇ ਆਰਤੀ ਜਗਨਨਾਥ ਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਮਹਾਰਾਜ ਮੌਜ ਦੇ ਮਾਲਕ ਹੈ, ਉਸੇ ਤਰ੍ਹਾਂ ਆਪ ਪਹਿਲਾਂ ਵਾਂਗ ਹੀ ਸਜਰੇ ਉੱਠੇ ਨੇ, ਆਰਤੀ ਵਿੱਚ ਸ਼ਾਮਲ ਨਹੀਂ ਹੋਏ, ਨਾਰਾਜ਼ ਜੀ ਹੋਏ ਅਤੇ ਕੋਈ ਅਪਸ਼ਬਦ ਵੀ ਕਹੇ ਵੀ ਕਿਹੋ ਜਿਹਾ ਤੂੰ ਬੇਸਮਝ ਹੈ, ਕਿਹੋ ਜਿਹਾ ਤੂੰ ਬੰਦਾ ਹੈ। ਭਗਵਾਨ ਦੀ ਆਰਤੀ ਹੋ ਰਹੀ ਸੀ, ਕੋਈ ਸ਼ਾਮਲ ਨਹੀਂ ਹੋਇਆ, ਫਿਰ ਖੜ੍ਹਾ ਨਹੀਂ ਕਿਉਂ ਨਹੀਂ ਹੋਇਆ ਹੈ, ਕੌਣ ਹੈ? ਮਹਾਰਾਜ ਕਹਿੰਦੇ ਵੀ ਉਹ ਜਿਹੋ ਜਿਹਾ ਭਗਵਾਨ ਮਹਾਨ ਹੈ, ਉਹਦੀ ਆਰਤੀ ਵੀ ਮਹਾਨ ਹੈ, ਉਹ ਹਮੇਸ਼ਾ ਹੋ ਰਹੀ ਹੈ। ਉਹ ਆਰਤੀ ਦੇ ਅਸੀਂ ਹਮੇਸ਼ਾ ਦਰਸ਼ਨ ਵੀ ਕਰਦੇ ਹਾਂ ਅਤੇ ਉਹ ਆਰਤੀ ਵੀ ਸ਼ਾਮਲ ਵੀ ਹੁੰਦੇ ਹਾਂ। ਇਹ ਕਾਹਦੀ ਆਰਤੀ ਹੈ? ਦੋ ਚਾਰ ਜੇ ਦੀਵੇ ਜੇ ਰੱਖ ਕੇ ਇੱਕ ਮਾਲੇ ਇੱਧਰ ਉੱਧਰ ਕੋਈ ਸਮਾਂ, ਦੂਜਿਹਾ ਜਿਹਾ ਮਹਾਨ ਹੈ ਉਹ ਜੀ, ਉਹਦੀ ਆਰਤੀ ਹੈ ਮਹਾਨ। ਫਿਰ ਇਹਨਾਂ ਨੇ ਕਿਹਾ ਵੀ ਕਿਹੜੀ ਆਰਤੀ ਹੈ ਜਿਹਦੇ ਵਿੱਚ ਤੁਸੀਂ ਹਮੇਸ਼ਾ ਸ਼ਾਮਲ ਹੁੰਦੇ ਹੋ? ਆਪ ਜੀ ਨੇ ਧਨਾਸਰੀ ਰਾਗ ਦੇ ਵਿੱਚ ਆਰਤੀ ਦੇ ਸਿਰਲੇਖ ਹੇਠ ਆਪਣੇ ਮੁਖਾਰਬਿੰਦ ਤੋਂ ਸ਼ਬਦ ਉਚਾਰਨ ਕੀਤਾ। ਕਹਿੰਦੇ ਸੁਣੋ ਬਈ ਪੰਡਿਓ, ਗਗਨ ਮੈਂ ਥਾਰ ਰਵ ਚੰਦ ਦੀਪਕ ਬਣੇ। ਜਿਹੜਾ ਆਕਾਸ਼ ਹੈ ਇਹੀ ਥਾਲ ਹੈ ਬਹੁਤ ਵੱਡਾ, ਅਤੇ ਥਾਲ ਦੇ ਵਿੱਚ ਦੀਵੇ ਰੱਖੇ ਹੁੰਦੇ। ਕਹਿੰਦੇ ਆਕਾਸ਼ ਰੂਪ ਥਾਲ ਦੇ ਵਿੱਚ ਜਿਹੜੇ ਚੰਦਰਮਾ ਸੂਰਜ ਹੈ ਇਹ ਦੀਵੇ ਬਣ ਰਹੇ ਆ, ਦੀਵੇ ਰੱਖੇ ਆ। ਅਤੇ ਥਾਲ ਦੇ ਵਿੱਚ ਜੋ ਮੋਤੀ ਵੀ ਜਿਹੜੇ ਹੁੰਦੇ ਆ ਜਾਂ ਕੁਝ ਰੱਖੇ ਹੁੰਦੇ ਜੋ ਦੀਵੇ ਜਗਾਏ ਹੋਣ, ਅਤੇ ਉਹਨਾਂ ਦੀ ਰੋਸ਼ਨੀ ਵੀ ਫਿਰ ਜਦੋਂ ਮੋਤੀਆਂ ਵਿੱਚ ਪੈਂਦੀ ਹੈ ਅਤੇ ਲਿਸ਼ਕ ਉੱਠੀ ਹੈ, ਅਤੇ ਇਸ ਤਰ੍ਹਾਂ ਜਿਹੜੀ ਲਿਸ਼ਕ ਜੀ ਹੈ ਜੰਗੂ ਆਹਟ ਜੀ ਹੈ ਆਰਤੀ ਦੇਖਣ ਵਾਲੇ ਨੂੰ ਸੋਹਣੀ ਲੱਗਦੀ ਹੈ। ਪਰ ਕਹਿੰਦੇ ਜਿਹੜਾ ਆਕਾਸ਼ ਵਿੱਚ ਤਾਰਿਆਂ ਦਾ ਝੁੰਡ ਹੈ, ਸਮੂਹ ਤਾਰੇ, ਇਹ ਆਕਾਸ਼ ਰੂਪ ਥਾਲ ਦੇ ਵਿੱਚ ਮੋਤੀ ਜੜੇ ਹੋਏ ਜਾਣ ਲਓ। ਇਸ ਤਰ੍ਹਾਂ ਜਨਕ ਨੂੰ ਜਾਣਨ ਦਾ, ਜਨਕ ਨੂੰ ਜੜੇ ਦਾ, ਇਹ ਮੋਤੀ ਜੜੇ ਹੋਏ ਹੈ ਜਾਂ ਮੋਤੀ ਇਹ ਥਾਲ ਵਿੱਚ ਰੱਖੇ ਹੋਏ ਜਾਣੋ। ਇਸੇ ਤਰ੍ਹਾਂ ਜਿਹੜਾ ਮਲਿਆਗਰ ਨਾਵੇਂ ਪਹਾੜ ਹੈ, ਜਦੋਂ ਕੋਈ ਆਪੋ ਵਿੱਚ ਹੀ ਬਾਂਹ ਜੇ ਕਹਿ ਕੇ ਉੱਥੇ ਅੱਗ ਲੱਗ ਜਾਂਦੀ ਹੈ, ਅਤੇ ਜਿਹੜਾ ਮਲਿਆਗਰ ਚੰਦਨ ਹੈ ਉਹਨੂੰ ਵੀ ਅੱਗ ਛਾਉਂਦੀ, ਹੋਰ ਜਿਹੜੀਆਂ ਕੋਈ ਪਹਾੜ 'ਤੇ ਖੁਸ਼ਬੂਦਾਰ ਬੂਟੀਆਂ ਹਨ ਉਹਨਾਂ ਨੂੰ ਅੱਗ ਸਾੜਦੀ ਹੈ, ਧੂੰ ਆ ਜਾਂ ਨਿਕਲਦਾ ਹੈ। ਇਹ ਕਹਿੰਦੇ ਸੁਗੰਧੀਦਾਰ ਧੂਪ ਧੁਖ ਰਹੀ ਹੈ ਉਹਦੀ ਹੋ ਰਹੀ ਹੈ। ਆਹ ਜਿਹੜੀ ਹਵਾ ਹੈ ਇਹ ਜਦੋਂ ਦਰਖਤ ਹਿਲਦੇ ਚੁਲਦੇ ਝੂਲਦੇ ਆ ਮਾਨੋ ਕਹਿੰਦੇ ਪੌਣ, ਉਹ ਚੌਰ ਕਰ ਰਹੀ ਉਹਦੇ ਉੱਪਰ ਦੀ ਸਾਰੀ ਜਿੰਨੀ ਬਨਾਰਸਪਤੀ ਹੈ, ਉਹ ਪ੍ਰਕਾਸ਼ ਰੂਪ ਜੋਤੀ ਸਰੂਪ ਨੂੰ ਕਹਿੰਦੇ ਫੁੱਲ ਭੇਟਾ ਕਰ ਰਹੀ ਹੈ। ਆਹ ਦੋ ਚਾਰ ਫੁੱਲ ਜੇ ਰੱਖਦੇ ਕੀ ਹੈ? ਕਹਿੰਦੇ ਸਾਰੀ ਜਿਹੜੀ 18 ਭਾਰ ਬਨਾਸਪਤੀ ਹੈ, ਜਦੋਂ ਹਵਾ ਦੇ ਬੁੱਲੇ ਨਾਲ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਫੁੱਲ ਹੇਠਾਂ ਡਿੱਗਦੇ ਹੈ, ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਭੇਟਾ ਹੋ ਰਹੀ ਹੈ ਫੁੱਲਾਂ ਦੀ। ਆਹ ਕਾਹਦੀ ਹੈ? ਕਿਸ ਤਰ੍ਹਾਂ ਦੀ ਆਰਤੀ ਹੈ? ਸਰੂਰ ਅਤੇ ਸੰਸਾਰ ਨੂੰ ਜਨਮ ਮਰਨ ਨੂੰ ਕੱਟਣ ਵਾਲੇ ਤੇਰੀ ਆਰਤੀ ਤਾਂ ਹੈ ਜੋ ਅਸੀਂ ਕਥਨ ਕਰ ਰਹੇ ਹਾਂ। ਇੱਕ ਰਸ ਜਿਹੜਾ ਉਹ ਸ਼ਬਦ ਹੈ ਸਤਨਾਮ ਜਾਂ ਸੁਦੋਂ ਹੂੰ ਬੁੱਧੋਂ ਹੂੰ ਓਂਕਾਰ ਆਦਿਕ ਹੀ ਭਿਰੀਆਂ ਬਜ ਰਹੀਆਂ, ਬਾਜੇ ਬਜ ਰਹੇ ਹੈ। ਫਿਰ ਉਹ ਆਰਤੀ ਵਿੱਚ ਉਸਤੀ ਦੇ ਲਫਜ਼ ਹੁੰਦੇ ਵੀ ਸਰਗੁਣ ਰੂਪ ਦੇ ਵਿੱਚ ਤੇਰੇ ਮਾਰਾ ਹਜ਼ਾਰਾਂ ਨੇਤਰ ਹੈ, ਨਿਰਗੁਣ ਵਿੱਚ ਤੇਰਾ ਕੋਈ ਵੀ ਨਹੀਂ ਹੈ, ਸਰਗੁਣ ਸਰੂਪ ਵਿੱਚ ਤੇਰੀਆਂ ਹਜ਼ਾਰਾਂ ਸ਼ਕਲਾਂ ਹਨ, ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਤੇਰੀ ਸ਼ਕਲ ਸੂਰਤ ਨਹੀਂ ਹੈ। ਸਰਗੁਣ ਰੂਪ ਵਿੱਚ ਦੁਆਰਾ ਹੀ ਉਜਲ ਚਰਨ ਹਨ, ਨਿਰਗੁਣ ਸਰੂਪ ਦੇ ਇੱਕ ਵੀ ਚਰਨ ਨਹੀਂ ਹੈ। ਇਸ ਤਰ੍ਹਾਂ ਨਿਰਗੁਣ ਸਰੂਪ ਦੇ ਵਿੱਚ ਤੂੰ ਕਹਿੰਦੇ ਨਾਸਾਂ ਤੋਂ ਬਗੈਰ ਹੈ, ਸਰਗੁਣ ਸਰੂਪ ਵਿੱਚ ਤੇਰੀਆਂ ਹਜ਼ਾਰਾਂ ਨਾਸਕਾਂ ਹਨ। ਇਸ ਤਰ੍ਹਾਂ ਦੇ ਆਪ ਜੀ ਹੇ ਵਾਹਿਗੁਰੂ ਚਰਿੱਤਰ ਦੇ ਕੇ ਕਹੋ ਕਿ ਮੇਰੀ ਜਿਹੜੀ ਬੁੱਧੀ ਹੈ ਉਹ ਬਹੁਤ ਹੋ ਗਈ, ਲਟੂ ਹੋ ਗਈ ਹੈ, ਸਾਰੀਆਂ ਜਿਹੜੀਆਂ ਖੱਟ ਜੋਤਾਂ ਆਦਿਕ ਹੈ ਉਹਨਾਂ ਵਿੱਚ ਤੇਰੀ ਵਾਹਿਗੁਰੂ ਜੋਤ ਹੈ, ਤੇਰਾ ਹੀ ਪ੍ਰਕਾਸ਼ ਹੈ। ਉਸਦੇ ਚਾਨਣ ਕਰਕੇ, ਪ੍ਰਕਾਸ਼ ਕਰਕੇ ਸਾਰਿਆਂ ਵਿੱਚ ਹੀ ਚਾਨਣ ਪ੍ਰਕਾਸ਼ ਹੋ ਰਿਹਾ ਹੈ। ਗੁਰੂ ਦੀ ਸਿੱਖਿਆ ਦੁਆਰਾ ਐਸਾ ਜਿਹੜਾ ਜੋਤ ਰੂਪ, ਪ੍ਰਕਾਸ਼ ਰੂਪ, ਜੋਤੀ ਸਰੂਪ ਪ੍ਰਗਟ ਪ੍ਰਤੱਖ ਹੁੰਦਾ ਹੈ। ਜੋਤ ਇਸ ਵਾਹਿਗੁਰੂ ਨੂੰ ਪਾ ਜਾਣਾ ਹੈ, ਜਿਹੜਾ ਵਾਹਿਗੁਰੂ ਨੂੰ ਪਾਉਂਦਾ ਉਹਦੇ ਅਨੁਸਾਰ ਰਜਾ ਵਿੱਚ ਰਹਿਣਾ, ਇਹ ਆਰਤੀ ਦਾ ਹੋਣਾ ਹੈ, ਇਹ ਹੋਈ ਜਾ ਰਹੀ ਹੈ ਉਹਦੀ ਰਜਾ ਵਿੱਚ, ਉਹਨੂੰ ਪਾਉਂਦਾ ਉਵੇਂ ਹੋਈ ਜਾ ਰਿਹਾ, ਆਰਤੀ ਹੋਈ ਜਾ ਰਹੀ। ਵਾਹਿਗੁਰੂ ਦੇ ਜਿਹੜੇ ਚਰਨ ਕਮਲ ਹਨ ਉਹਨਾਂ ਦੀ ਜਿਹੜੀ ਮਕਰੰਕੀ ਧੂੜੀ ਹੈ, ਮੇਰਾ ਜਿਹੜਾ ਮਨ ਭੋਰੇ ਵੱਤ ਹੈ ਉਹਦੇ ਵਿੱਚ ਲਵਾਏ ਮਨ ਹੋ ਰਿਹਾ ਹੈ। ਦਿਨੇ ਰਾਤ ਮੈਨੂੰ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਦਰਸ਼ਨਾਂ ਦੀ ਤੇ ਤਾਂਗ ਹੈ। ਇਹ ਵਾਹਿਗੁਰੂ ਮੈਂ ਪਪੀਹੇ ਵਾਂਗ ਤੂੰ ਆਪਣਾ ਕਿਰਪਾ ਰੂਪੀ ਜਲ ਮੈਨੂੰ ਬਖਸ਼, ਜਿਸ ਕਰਕੇ ਮੇਰਾ ਨਾਮ ਦੇ ਵਿੱਚ ਨਿਵਾਸ ਹੋਵੇ, ਤੇਰੇ ਨਾਮ ਦੇ ਵਿੱਚ ਨਿਵਾਸ ਵਸਾ ਹੋਵੇ, ਨਿਵਾਸ ਹੋਵੇ। ਇਸ ਤਰ੍ਹਾਂ ਜਦੋਂ ਬਚਨ ਆਪ ਜੀ ਨੇ ਮੁੱਖੋਂ ਉਚਾਰਨ ਕੀਤੇ, ਸਾਰੇ ਉੱਤੋਂ ਆਵਾਜ਼ ਆਈ ਆਕਾਸ਼ਵਾਣੀ ਵੀ ਜੋ ਇਹ ਕਹਿ ਰਹੇ ਹੈ ਠੀਕ ਹੈ, ਅਸਲ ਆਰਤੀ ਇਹੀ ਹੈ ਮੇਰੀ ਹੋ ਰਹੀ ਹੈ। ਇਸ ਤਰ੍ਹਾਂ ਇਹ ਸਾਰੇ ਜਿਹੜੇ ਪੰਡੇ ਮਹਾਰਾਜ ਦੇ ਚਰਨੀ ਪੈ ਗਏ, ਤਨ ਤਨ ਕਹਿਣ ਲੱਗੇ। ਫਿਰ ਉੱਥੋਂ ਉੱਠ ਕੇ ਮਹਾਰਾਜ ਅਗਲੇ ਦਿਨ ਬਾਹਰ ਬਾਹਰ ਸਮੁੰਦਰ ਦੇ ਕਿਨਾਰੇ ਆ ਗਏ, ਉੱਥੋਂ ਉੱਠੇ ਜੰਗਲ ਵਿੱਚ ਚਲੇ ਗਏ। ਇਸੇ ਫਿਰ ਜਿਹੜਾ ਕਲਯੁਗ ਹੈ ਉਹ ਆਪ ਜੀ ਦੀ ਪ੍ਰੀਖਿਆ ਕਰਨ ਲਈ ਆਇਆ। ਕਈ ਤਰ੍ਹਾਂ ਦੇ ਉਹਨੇ ਭੇਖ ਜੇ ਬਣਾਏ, ਪਹਿਲਾਂ ਭਿਆਨਕ ਰੂਪ ਜਿਹਾ, ਫਿਰ ਕਾਲੀਆਂ ਕਟਾਂ ਬਣ ਕੇ ਗੜੇ ਬਰਸਾਏ, ਫਿਰ ਜੈਸਜਾ ਬਣ ਕੇ ਡਰਾਇਆ ਧਮਤਾਇਆ। ਮਰਦਾਨਾ ਤਾਂ ਬਹੁਤ ਔਖਾ ਸੌਖਾ ਹੋਇਆ ਵੀ ਬੜਾ ਕੁਸਾਏ ਮਰੇ ਇੱਥੇ ਤਾਂ ਜੰਗਲ ਵਿੱਚ, ਹੁਣ ਕਫਨ ਵੀ ਨਹੀਂ ਕਿਸੇ ਨੇ ਪਾਉਣਾ ਅਤੇ ਕਬਰ ਪੁੱਟ ਕੇ ਵੀ ਦਫਨਾਉਣਾ ਨਹੀਂ ਹੈ, ਸੁੱਤੇ ਆਪਸੇ। ਮਹਾਰਾਜ ਕਹਿੰਦੇ ਮਰਦਾਨੇ ਕੋਈ ਭੈ ਡਰ ਨਾ ਕਰ, ਤੇਰੇ ਕੁਝ ਨਹੀਂ ਨੇੜੇ ਆਉਂਦਾ। ਫਿਰ ਪ੍ਰੀਖਿਆ ਕਰਕੇ ਫਿਰ ਹੋਰ ਤਰ੍ਹਾਂ ਦਾ ਹੀ ਮਨੁੱਖ ਰੂਪ ਵਿੱਚ ਬਣ ਕੇ ਹੈ। ਇਹ ਇੱਕ ਹੱਥ ਵਿੱਚ ਜੀਵ ਜੀ ਫੜੀ ਹੈ, ਦੂਜੇ ਹੱਥ ਦੇ ਨਾਲ ਗੁਪਤਿੰਦਰਾ ਸ਼ਸ਼ਿੰਦਰਾ ਫੜਿਆ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਅੱਗੇ ਆ ਖੜਿਆ ਹੈ। ਮਹਾਰਾਜ ਵੀ ਰਸ ਵਿੱਚ ਆ ਕੇ ਕਹਿੰਦੇ ਉਹ ਤੂੰ ਕੌਣ ਹੈ? ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੇ ਦਾਸ ਕਲਯੁਗ ਹਾਂ, ਮੇਰਾ ਇਸ ਸਮੇਂ ਹਕੂਮਤ ਹੈ, ਮੈਂ ਰਾਜਾ ਇਸ ਸਮੇਂ ਦਾ। ਮਹਾਰਾਜ ਕਹਿੰਦੇ ਆ ਫਿਰ ਕੀ ਕਰਿਆ ਕਰਾਇਆ? ਕਹਿੰਦਾ ਮੇਰੇ ਸਮੇਂ ਵਿੱਚ ਮਹਾਰਾਜ ਇਹ ਹੈ ਵੀ ਸਾਰਿਆਂ ਨੂੰ ਜਵਾਨ ਦੇ ਰਸਾਂ ਵਿੱਚ ਲਾ ਦਿਆਂ, ਖਾਣ ਵਿੱਚ ਲਾ ਦਿਆਂਗਾ, ਦੂਜਾ ਪਿਛੇ ਭੋਗਾਂ ਵਿੱਚ, ਇਸ ਕਰਕੇ ਦਿਖਾਇਆ ਹੈ। ਫਿਰ ਮਹਾਰਾਜ ਕਹਿੰਦੇ ਵੀ ਤੇਰੀ ਹਕੂਮਤ ਕਿਹੋ ਜਿਹੀ ਹੋਊਗੀ? ਕਹਿੰਦੇ ਮਹਾਰਾਜ ਮੇਰੀ ਹਕੂਮਤ ਦੂਜਿਆਂ ਨਾਲੋਂ ਅੱਛਾ ਵੱਖਰੀ ਹੋਊਗੀ, ਮੇਰੀ ਫੌਜ ਵੀ ਬਹੁਤ ਹੀ ਹੋਰ ਹੀ ਢੰਗ ਦੀ ਹੋਊਗੀ। ਕਹਿੰਦੇ ਵੀ ਮਹਾਰਾਜ ਕਹਿੰਦੇ ਦੱਸ। ਕਹਿੰਦੇ ਮਹਾਰਾਜ ਜਿਹੜਾ ਝੂਠ ਹੈ ਨਾ, ਇਹ ਮੇਰਾ ਸਭ ਤੋਂ ਵੱਡਾ ਮੁਖੀ ਸੂਰਵੀਰ ਮੂਹਰਲਾ ਕਮਾਂਡਰ ਹੋ, ਝੂਠ ਬਹੁਤ ਲੋਕ ਝੂਠ ਬੋਲਣਗੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਦੇ ਵਿੱਚ ਹੀ ਅਕਾਲ ਜਗਰਾਤ ਨਾ ਕੂੜ ਗੈਰ ਸਵਾਹ ਹੋ, ਵੀ ਜਿਹੜਾ ਝੂਠ ਹੈ ਨਾ ਇਹ ਰਸਵਾਹੀ ਹੈ, ਇਹ ਸਾਰੇ ਸਰੀਰਾਂ ਜਿਹੜੇ ਆ ਨਾ ਝੂਠ ਦੇ ਆਸਰੇ ਚੱਲ ਰਹੇ ਹੈ। ਜਿਹਨੂੰ ਮਰਜ਼ੀ ਦੇਖੋ, ਬਸ ਧਾਰਮਿਕ ਦੇਖੋ, ਮੂੰਹ ਦੇਖਣ ਨੂੰ ਧਾਰਮਿਕ ਹੈ, ਗੱਪ ਵੱਢੀ ਜਾਂਦਾ, ਝੂਠ ਬੋਲੀ ਜਾਂਦਾ, ਗੁਰੂ ਦੀ ਹਜ਼ੂਰੀ ਵਿੱਚ ਵੀ ਬੈਠੇ ਬੋਲੀ ਜਾਂਦੇ ਕਈ ਤਾਂ। ਇਸ ਤਰ੍ਹਾਂ ਕਹਿੰਦੇ ਮਹਾਰਾਜ ਕਲਯੁਗ ਦੇ ਵਿੱਚ ਮੇਰੇ ਸਮੇਂ ਦੇ ਵਿੱਚ ਜਿਹੜਾ ਝੂਠ ਹੈ ਮੇਰਾ ਸਭ ਤੋਂ ਮੁਖੀ ਕਮਾਂਡਰ ਹੋਊਗਾ। ਇਸੇ ਤਰ੍ਹਾਂ ਹੋਰ ਜਿਹੜੇ ਕੋਈ ਆ ਬੜੇ ਬੜੇ ਮੋਹ ਨਾਮ ਮੇਰਾ ਰਾਜਾ ਹੋਊਗਾ ਵੱਡਾ ਸਭ ਤੋਂ, ਅਤੇ ਜਿਹੜਾ ਜੀਵ ਹੱਤਿਆ ਕਰਨੀ ਹੈ ਜੀਵ ਮਾਰਨੇ ਹੈ ਇਹ ਮੇਰਾ ਸੈਨਾਪਤੀ ਹੋਊਗਾ, ਅਤੇ ਕਾਮ ਅਤੇ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਸਭ ਮੇਰੇ ਬੜੇ ਬੜੇ ਜਰਨੈਲ ਹੈ, ਇਹ ਹਾਥੀਆਂ 'ਤੇ ਚੜ੍ਹੇ ਹੋਈ ਫੌਜ ਹੈ। ਈਰਖਾ ਨਿੰਦਿਆ ਡਾਕੇ ਮਾਰਨੇ ਤ੍ਰਿਸ਼ਨਾ ਮਾਇਆ ਦੀ ਇਹ ਸਭ ਮੇਰੇ ਕਹਿੰਦੇ ਰਸਾਂ ਉੱਪਰ ਸਵਾਰੀਆਂ ਕਰਨ ਵਾਲੇ ਸੂਰਬੀਰ ਹੈ। ਦਲਿੱਦਰ ਜੂਆ ਖੇਡਾਂ ਸ਼ਰਾਬਾਂ ਪੀਣ ਵਾਲੇ ਭੈੜੇ ਕੰਮ ਕਰਨ ਵਾਲੇ ਇਹ ਮੇਰੇ ਘੋੜਿਆਂ 'ਤੇ ਚੜ੍ਹੇ ਸੂਰਬੀਰਾਂ ਦੀ ਫੌਜ ਹੈ। ਮੈਂ ਮੇਰੀ ਵਿਸ਼ੇ ਵਿਕਾਰਾਂ ਦੀ ਆਸ਼ਾ ਚੋਰੀਆਂ ਕਰਨੀਆਂ ਇਤਾਂ ਦੇਖੇ ਸਭ ਕਹਿੰਦੇ ਜਿਹੜੇ ਚੋਰੀਆਂ ਕਰਨ ਵਾਲੇ ਹੈ ਮੇਰਾ ਤਿਰਾ ਕਰਨ ਵਿਸ਼ਿਆਂ ਦੀਆਂ ਆਸ਼ਾ ਕਰਨ ਵਾਲੇ ਮੇਰੇ ਪੈਦਲ ਸੂਰਬੀਰ ਆ ਤਕੜੇ। ਮਹਾਰਾਜ ਕਿੱਥੋਂ ਕਿਤਕਰ ਮੈਂ ਕਹਾਂ ਮੇਰੀ ਚਾਰ ਤਰ੍ਹਾਂ ਦੀ ਫੌਰ ਹੈ ਜਿੱਧਰ ਨੂੰ ਚੜ ਕੇ ਜਾਂਦੀ ਹੈ ਮਾਰ ਕੇ ਬਿਨਾਂ ਚੈਨ ਤੋਂ ਕਰਦੀ ਨਹੀਂ ਹੈ। ਇਸ ਤਰ੍ਹਾਂ ਤਰਥੱਲੀ ਮਚਾ ਦਿੰਦੀ ਹੈ। ਬੜੇ ਬੜੇ ਕਿਲਿਆਂ ਨੂੰ ਮੈਂ ਮਾਰ ਲਿਆ, ਕੋਈ ਨਹੀਂ ਮੇਰੇ ਅੱਗੇ ਖੜਿਆ ਮੇਰੀ ਫੌਜ ਦੇ ਸੂਰਬੀਰਾਂ ਦੇ। ਮਹਾਰਾਜ ਕਹਿੰਦੇ ਵੀ ਫਿਰ ਦੇਖ ਲਾ ਜਿਸ ਸਿਕਦਾਰੀ ਤਿਸੈ ਖੁਆਰੀ, ਜਿਹੜੀ ਸਰਦਾਰੀ ਹੁੰਦੀ ਹੈ ਹਕੂਮਤ ਹੁੰਦੀ ਉਹਦੀ ਫਿਰ ਖੱਜਲ ਖੁਆਰੀ ਵੀ ਹੁੰਦੀ ਹੈ। ਇਹ ਜਿਹੜੇ ਉਹਦੇ ਨੌਕਰ ਚਾਕਰ ਹੁੰਦੇ ਉਹ ਵੀ ਇਹੋ ਜਿਹੇ ਹੁੰਦੇ, ਉਹ ਕਹਿੰਦੇ ਇਹਦੇ ਤੋਂ ਕੀ ਡਰਨਾ ਬਈ। ਇਸੇ ਤਰ੍ਹਾਂ ਵੀ ਜਿਹਦੀ ਸਰਦਾਰੀ ਹੁੰਦੀ ਹੈ ਫਿਰ ਕਿਨੋਂ ਉਹਦੀ ਖੱਜਲ ਖੁਆਰੀ ਵੀ ਹੁੰਦੀ। ਅਸੀਂ ਤਾਂ ਵਾਹਿਗੁਰੂ ਦੇ ਦਾਸ ਹਾਂ, ਸਾਨੂੰ ਕਾਹਦਾ ਡਰ ਹੈ ਤੇਰਾ, ਕਿਉਂਕਿ ਜਦੋਂ ਸਰਦਾਰ ਦੇ ਹਕੂਮਤ ਵਾਲੇ ਦੇ ਗਲ ਦੇ ਵਿੱਚ ਗੁਨਾਹ ਕਰਕੇ ਜੰਜੀਰੀ ਪੈਂਦੀ, ਹੱਥਕੜੀ ਲੱਗਦੀ, ਗਲ ਵਿੱਚ ਫਾਹੀ ਪੈਂਦੀ ਹੈ, ਫਿਰ ਨੌਕਰਾਂ ਦੇ ਹੱਥੋਂ ਮਰਨਾ ਹੁੰਦਾ ਸੇਵਕਾਂ ਦਾ, ਇਸ ਕਰਕੇ ਸਾਡੇ ਹੱਥੋਂ ਫਿਰ ਤੇਰਾ ਮਰਨਾ ਹੋਊਗਾ, ਸਾਵਧਾਨ ਹੋ ਜਾ। ਕਹਿਣ ਲੱਗਾ ਜੀ ਇਸੇ ਕਰਕੇ ਤਾਂ ਤੁਹਾਡੇ ਮੈਂ ਸ਼ਰਨ ਵਿੱਚ ਜਾਇਆ ਹਾਂ, ਮਹਾਰਾਜ ਬੇਨਤੀ ਮੰਨੋ, ਕੋਈ ਭੇਟਾ ਲੈ ਲਓ, ਮੋਤੀਆਂ ਦੇ ਮੰਦਰ ਉਸਾਰ ਦਿੰਦਾ ਮਹਾਰਾ, ਰਤਨੀ ਅਰਕ ਜੜਤ ਹੋਣਗੇ, ਕਸੂਰੀ ਤੇ ਕੇਸਰ ਅਗਰ ਤੋਏ ਦੀ ਲੱਕੜੀ ਚੰਦਨ ਉੱਤੇ ਪਲਸਤਰ ਹੋ ਉਹਨਾਂ ਨੂੰ ਮੰਦਰਾਂ ਨੂੰ, ਤੇ ਬੇਟੇ ਵਿੱਚ ਜਾਓ ਮਿੱਠਣ ਦਾ ਵਰਸ਼ਾ ਹੋਏਗਾ। ਮਹਾਰਾ ਕਦੇ ਮਤਾਂ ਦੇਖ ਕੇ ਭੁੱਲ ਜਾਈਏ ਭੁੱਲੇ ਹਨ, ਵਾਹਿਗੁਰੂ ਤੇਰਾ ਨਾਮ ਹੀ ਨਾ ਚੇਤੇ ਆਏ। ਫਿਰ ਉਸਨੇ ਕਿਹਾ ਮਹਾਰਾਜ ਇਹੋ ਜਿਹੀ ਧਰਤੀ ਜਿਹਦੇ 'ਤੇ ਹੀਰਿਆਂ ਦੀ ਲਾਲਾਂ ਦੀ ਚੜ੍ਹਤੀ ਹੋਊਗੀ, ਅਤੇ ਫਿਰ ਉਹ ਧਰਤੀ 'ਤੇ ਪਲੰਘ ਡੁੱਠੇ ਹੋਣਗੇ ਜਿਨ੍ਹਾਂ ਵਿੱਚ ਲਾਲ ਆਦਿਕ ਜਿਹੜਾ ਉਹ ਚੜ੍ਹਤ ਕੀਤੇ ਹੋਣਗੇ, ਉਹਨਾਂ ਪਣਗੀਆਂ 'ਤੇ ਮੋਹਣੀਆਂ ਇਸਤਰੀਆਂ ਜਿਨ੍ਹਾਂ ਦਾ ਮੁੱਖ ਮਣੀ ਵਾਂਗੂ ਸੋਹਦਾ ਹੈ ਉਹ ਬੈਠੀਆਂ ਹੋਣਗੀਆਂ, ਅਤੇ ਬੜਾ ਰੰਗ ਦੇ ਨਾਲ ਪਸਾਓ ਹਾਵ ਭਾਵ ਕਰਦੀਆਂ ਹੋਣਗੀਆਂ, ਇਹ ਲੈ ਲਓ। ਮਹਾਰਾਜ ਕਹਿੰਦੇ ਮਤਾਂ ਦੇਖ ਕੇ ਭੁੱਲ ਜਾਈਏ ਭੁੱਲਿਆ ਹੋਇਆਂ ਨੂੰ, ਵਾਹਿਗੁਰੂ ਤੇਰਾ ਨਾਮ ਨਾ ਚੇਤੇ ਆਏ। ਫਿਰ ਕਹਿੰਦਾ ਜੀ ਰਿਧੀਆਂ ਸਿੱਧੀਆਂ ਲੈ ਲਓ। ਮਹਾਰਾਜ ਕਹਿੰਦੇ ਠੀਕ ਹੈ, ਰਿਧ ਸਿੱਧ ਹੋਵਾਂ ਰਿਧ ਰਿਧ ਸਿੱਧ ਹੋਵਾਂ ਸਿੱਧ ਲਾਈ ਰਿਧ ਆਖਾਂ ਆਓ, ਬਹੁਤ ਬੜਾ ਸਿੱਧੀ ਸੰਪੰਨ ਹੋਵਾਂ ਅਤੇ ਸਿੱਧੀਆਂ ਦਾ ਬਲ ਲਾਵਾਂ, ਇਹ ਰੀਤੀ ਕੋਲ ਆ ਜਾਏ ਅੱਖਾਂ ਤਾਂ, ਅਤੇ ਫਿਰ ਆ ਬਈ ਛਕੋ ਪੰਜ ਸ਼ੇਰ ਅੰਨ ਲੈ ਕੇ ਉਹਦੇ 'ਤੇ ਕੱਪੜਾ ਜਿਹਾ ਪਾ ਕੇ ਹਜ਼ਾਰਾਂ ਨੂੰ ਛਕਾਈ ਜਾਈਏ, ਆਓ ਬਈ ਛਕੀ ਚੱਲੋ ਮੁੱਕਣੀ ਨਾ ਦੇਵਾਂ, ਅਤੇ ਸਿੱਧੀ ਦੇ ਬਲ ਨਾਲ ਕਿਤੇ ਗਵਤ ਹੋ ਜਾਵਾਂ ਕਿਤੇ ਪ੍ਰਗਟ ਹੋ ਜਾਣਾ। ਲੋਕ ਬੜਾ ਕਹਿੰਦੇ ਪ੍ਰਭਾਵ ਭਾਵ ਪ੍ਰੇਮ ਰੱਖਣ ਵੀ ਬੜਾ ਸਿੱਧੀ ਸੰਪੰਨ ਪੁਰਸ਼ ਹੈ, ਇਹੋ ਜਿਹੀ ਚੜ੍ਹਦੀ ਕਲਾ ਹੋ ਜਾਏ ਮਤਾਂ ਦੇਖ ਕੇ ਭੁੱਲ ਜਾਈਏ, ਅਤੇ ਭੁੱਲਿਆ ਹੋਇਆ ਵਾਹਿਗੁਰੂ ਤੇਰਾ ਨਾਮ ਹੀ ਨਾ ਚੇਤੇ ਆਵੇ। ਇਹ ਕਹਿੰਦਾ ਮਹਾਰਾਜ ਚੱਕਰਵਰਤੀ ਪਾਤਸ਼ਾਹੀ ਲੈ ਲਓ, ਰਾ ਕਹਿੰਦੇ ਵੀ ਸੁਲਤਾਨ ਹੋਵਾਂ ਚੱਕਰਵਰਤੀ ਪਾਤਸ਼ਾਹ ਹੋ ਜਾਈਏ, ਬੜਾ ਭਾਰੀ ਦਲ ਇਕੱਠਾ ਕਰ ਲਈਏ, ਫੌਜਾਂ ਮੇਲ ਲਈਏ ਅਤੇ ਤਖ਼ਤ ਉੱਪਰ ਚਰਨ ਰੱਖੀਏ, ਤਖ਼ਤ 'ਤੇ ਬੈਠੀਏ, ਆਪਣੇ ਹੁਕਮ ਨਾਲ ਹੀ ਬੈਠੇ ਹੋਏ ਜੋ ਚਾਹੀਏ ਉਹ ਹਾਸਲ ਕਰ ਲਈਏ, ਪ੍ਰਾਪਤ ਕਰ ਲਈਏ। ਮਹਾਰਾਜ ਕਹਿੰਦੇ ਇੰਨਾ ਕੁਛ ਹੋ ਗਿਆ ਸਭ, ਕਹਿੰਦੇ ਹਵਾ ਵਾਂਗੂੰ ਵਿਆਹ ਵਿਅਰਥੀ ਹੈ, ਨਿਸ਼ਫਲ ਹੈ, ਇਤਾਦਕ। ਜਦੋਂ ਮਹਾਰਾਜ ਨੇ ਬਚਨ ਕਹੇ ਹੈ, ਫਿਰ ਇਹ ਬੋਲਿਆ ਦੀਨ ਜਿਹਾ ਹੋ ਕੇ ਕਿ ਮਹਾਰਾਜ ਕੋਈ ਨਾ ਕੋਈ ਤਾਂ ਮੇਰੇ ਪਾਸੋਂ ਜ਼ਰੂਰ ਲਓ ਜੀ, ਜਿੰਨਾ ਚਿਰ ਮੇਰੀ ਕੋਈ ਭੇਟਾ ਨਹੀਂ ਪਾਪ ਕਬੂਲ ਕਰਦੇ ਅਤੇ ਉਹਨਾਂ ਚਿਰ ਮੇਰੀ ਮਹਾਰਾਜ ਦਲ ਜਿਹੜਾ ਮਨ ਖੁਸ਼ ਨਹੀਂ ਹੁੰਦਾ ਹੈ, ਇਸ ਕਰਕੇ ਮਹਾਰਾਜ ਜ਼ਰੂਰ ਕੋਈ ਨਾ ਕੋਈ ਭੇਟਾ ਲਓ। ਜਿਵੇਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਬਚਨੇ ਨੂੰ ਕਹੇ ਸੀ, ਉਹ ਆ ਪ੍ਰਸੰਗ ਆ ਰਿਹਾ ਹੁਣ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ। ਜੇ ਸਿੱਖ ਹੈ ਮੇਰੇ ਹਿਤਕਾਰੀ, ਮਹਾਰਾਜ ਕਹਿੰਦੇ ਵੀ ਜੇ ਕਲਯੁਗ ਜੇ ਸਾਨੂੰ ਤੂੰ ਕੋਈ ਦੇਣਾ ਚਾਹੁੰਦਾ ਤਾਂ ਆ ਦੇ। ਉਹ ਕੀ ਹੈ? ਮਹਾਰਾਜ ਕਹਿੰਦੇ ਜਿਹੜੇ ਕਲਯੁਗ ਦੇ ਤੇਰੇ ਸਮੇਂ ਵਿੱਚ ਸਾਡੇ ਪ੍ਰੇਮੀ ਪਿਆਰੇ ਗੁਰਸਿੱਖ ਹੈ ਨਾ, ਤਿੰਨ ਪਾਰ ਸੈਨ ਨ ਜਾਏ ਤੁਮਾਰੇ। ਕਲਯੁਗਾ ਜਿਹੜੀ ਤੂੰ ਫੌਜ ਕਹੀ ਹੈ ਨਾ, ਕਹਿੰਦੇ ਇਹ ਤੇਰੀ ਫੌਜ ਜਿਹੜੇ ਸਾਡੇ ਪ੍ਰੇਮੀ ਗੁਰਸਿੱਖ ਹੈ, ਮੇਰੇ ਨਾਲ ਪ੍ਰੇਮ ਕਰਨ ਵਾਲੇ ਹੈ। ਇੱਕ ਤਾਂ ਹੁੰਦੇ ਵਿੱਚ ਮਹਾਰਾ ਨਾਲ ਕਰਦੇ, ਵਿੱਚ ਹੋਰ ਨਾਲ ਵੀ ਕਰਦੇ, ਹੋਰ ਥਾਂ ਵੀ ਫਰੀ ਜਾਂਦੇ। ਕਹਿੰਦੇ ਜਿਹੜੇ ਖਾਸ ਮੇਰੇ ਪ੍ਰੇਮੀ ਮੇਰੇ ਨਾਲ ਹੀ ਪ੍ਰੇਮ ਕਰਦੇ, ਹੋਰ ਨਹੀਂ ਇੱਧਰ ਉੱਧਰ ਫਿਰਦੇ। ਕਹਿੰਦੇ ਉਹਨਾਂ ਉੱਪਰੇ ਤੇਰੀ ਵੀ ਹੈ ਝੂਠ ਦੀ, ਹੋਰ ਸ਼ਾਹ ਦੀ, ਲੋਭ ਦੀ, ਹੰਕਾਰ ਦੀ, ਇਹ ਫੌਜ ਨਾ ਜਾਵੇ ਨਾ ਤੇ ਉਹਨਾਂ ਦਾ ਅਸਰ ਨਾ ਹੋਵੇ। ਨਾਮ ਦਾਨ ਇਸ਼ਨਾਨ ਜੇ ਸਭ ਹੀ, ਇਸੇ ਤਰ੍ਹਾਂ ਵੀ ਕਲਯੁਗ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਉਸ ਤੋਂ ਬਾਅਦ ਨਾਮ ਜਪਣਾ ਤੇ ਧਰਮ ਦੀ ਕਿਰਤ ਕਰਕੇ ਜਿਹੜਾ ਇਸ਼ਨਾਨ ਕਰਨਾ। ਕਹਿੰਦੇ ਜਿਹੜੀਆਂ ਤਿੰਨ ਚੀਜ਼ਾਂ ਹਨ, ਇਨ ਤੇ ਨਹੀਂ ਭੁਲਾਵੋ ਕਭੀ। ਸਾਨੂੰ ਕੁਛ ਦੇਣਾ ਚਾਹੁੰਦਾ ਨਾ ਵੀ ਜਿਹੜੇ ਸਾਡੇ ਪ੍ਰੇਮੀ ਗੁਰਸਿੱਖ ਹੈ ਉਹਨਾਂ ਨੂੰ, ਕਹਿੰਦੇ ਤਿੰਨਾਂ ਤੋਂ ਨਾ ਭੁਲਾਈ, ਵੀ ਉਹ ਤੜਕੇ ਉੱਠ ਕੇ ਨਹਾਉਣੀ ਨਾ ਅਤੇ ਨਾ ਨਾਮ ਜਪਣ, ਨਾ ਧਰਮ ਦੀ ਕਿਰਤ ਕਰਕੇ ਕੋਈ ਵੰਡ ਛਕਣ। ਕਹਿੰਦੇ ਤਿੰਨ ਚੀਜ਼ਾਂ ਤੋਂ ਨਾ ਉਹਨਾਂ ਨੂੰ ਭੁਲਾਏ, ਬਾਕੀ ਇੱਧਰ ਉੱਧਰ ਜਿਵੇਂ ਤੂੰ ਮਰਜ਼ੀ ਕਰੀ ਜਾਈ। ਜਿਹੜੇ ਸਾਡੇ ਨਹੀਂ ਹੈ ਉਹਨਾਂ ਨੂੰ ਭਾਵੇਂ 12 ਵਜੇ ਉਠਾਈ, 13 ਵਜੇ ਉਠਾਈ। ਇਸ ਕਰਕੇ ਵੀ ਇਹ ਤੇ ਇੱਥੋਂ ਅਸੀਂ ਮੰਗਦੇ ਹਾਂ ਵੀ ਤਿੰਨਾਂ ਨੂੰ ਨਾ ਭੁੱਲਣ, ਜਿਹੜੇ ਸਾਡੇ ਪ੍ਰੇਮੀ ਹੋਣ ਉਹਨਾਂ ਨੂੰ ਤੂੰ ਐਸਾ ਨਾ ਪ੍ਰਭਾਵ ਪਾਈ, ਇਹ ਤੇ ਨਹੀਂ ਉਹ ਛੱਡ ਜਾਣ। ਤਵ ਛਾਇਆ ਤਵ ਛਾਇਆ ਨਹਿ ਵਰਤੈ ਤਿੰਨ ਕੋ। ਮਹਾਰਾਜ ਕਹਿੰਦੇ ਲੈ ਵੀ ਇੱਕ ਹੋਰ ਗੱਲ ਕਰਨੀ ਹੈ, ਮੋਰ ਬਚਨ ਮੈਂ ਨੀਚਾ ਬਚਨ ਕੋ। ਜਿਨ੍ਹਾਂ ਗੁਰਸਿੱਖਾਂ ਨੂੰ ਮੇਰੇ ਬਚਨਾਂ ਵਿੱਚ ਭਰੋਸਾ ਹੋਊਗਾ, ਭਾਵ ਮੇਰੀ ਬਾਣੀ 'ਤੇ ਭਰੋਸਾ ਰੱਖਣਗੇ, ਤਾਂ ਛਾਇਆ ਨਾ ਵਰਤੈ ਤਨਕ, ਉਹਨਾਂ ਉੱਪਰ ਤੇਰੀ ਛਾਇਆ ਨਾ ਵਰਤੇ, ਭਾਵੇਂ ਤੇਰਾ ਜਿਹੜਾ ਹੈ ਨਾ ਦਲ ਇਹਦਾ ਪ੍ਰਭਾਵ ਨਾ ਪਵੇ ਉਹਨਾਂ 'ਤੇ, ਜਿਨ੍ਹਾਂ ਦੇ ਕਹਿੰਦੇ ਹੋ ਨਿਚਾ ਸਾਡੇ ਬਚਨਾਂ 'ਤੇ, ਸਾਡੇ ਬਾਣੀ 'ਤੇ, ਭਾਵ ਜਿਹੜੀ ਬਾਣੀ 'ਤੇ ਸ਼ਰਧਾ ਰੱਖਦੇ ਹੈ, ਉਹਨਾਂ ਤੇ ਤੇਰਾ ਤੇ ਤੇਰੀ ਫੌਜ ਦਾ ਕੋਈ ਪ੍ਰਭਾਵ ਨਾ ਪਵੇ। ਜੇ ਤੁਮ ਦੇਣਾ ਤਾਂ ਇਹ ਦੀਜੈ। ਮਹਾਰਾਜ ਕਹਿੰਦੇ ਜੇ ਵੀ ਕਲਯੁਗ ਤੂੰ ਸਾਨੂੰ ਕੁਛ ਦੇਣਾ ਹੈ ਤਾਂ ਇਹ ਕੁਛ ਦੇ ਦੇ, ਨਾ ਸਾਨੂੰ ਮੰਦਰਾਂ ਦੀ ਲੋੜ ਹੈ, ਨਾ ਪਣਗਾਂ ਦੀ ਲੋੜ ਹੈ, ਨਾ ਰਿਧੀਆਂ ਸਿੱਧੀਆਂ ਦੀ, ਨਾ ਕੋਈ ਚੱਕਰਵਰਤੀ ਪਾਤਸ਼ਾਹ ਬਣਨ ਦੀ ਚਾਹਨਾ ਰੱਖਦੇ ਹਾਂ। ਮਮ ਸੰਗਤ ਕੋ ਦੁਖੀ ਨਾ ਕੀਜੈ। ਬਾਕੀ ਹੋਰ ਤੈਨੂੰ ਗੱਲ ਕਹਿੰਦੇ ਹਾਂ, ਜਿੱਥੇ ਵੀ ਸਾਡੀ ਸੰਗਤ ਹੋਵੇ ਨਾ, ਸਾਡੇ ਗੁਰਸਿੱਖ ਇਕੱਠੇ ਹੋਏ ਹੋਣ, ਕੀਰਤਨ ਕਰਦੇ ਹੋਣ, ਕਥਾ ਕਰਦੇ, ਬਾਣੀ ਵੀ ਜਿਹੜੇ ਹੋਣ, ਉਹਨਾਂ ਨੂੰ ਸੰਗਤਾਂ ਨੂੰ ਉਹਨਾਂ ਸਿੱਖਾਂ ਨੂੰ ਤੂੰ ਦੁਖੀ ਨਹੀਂ ਕਰਨਾ ਹੈ, ਤੰਗ ਨਹੀਂ ਕਰਨਾ, ਵਿੱਚ ਜਾ ਕੇ ਨਹੀਂ ਉੱਥੇ ਰੌਲਾ ਪਾਉਣਾ ਹੈ। ਕਲਯੁਗ ਬੋਲਿਓ ਦੁਆਕਾਰ ਜੋਰੇ, ਉਸ ਵੇਲੇ ਜਿਹੜਾ ਕਲਯੁਗ ਹੈ ਗੁਰੂ ਨਾਨਕ ਸਾਹਿਬ ਜੀ ਅੱਗੇ ਦੋਵੇਂ ਹੱਥ ਜੋੜ ਕੇ ਫਿਰ ਬੋਲਿਆ ਹੈ, ਕਹੋ ਪ੍ਰਭੂ ਤਾਪ ਚਰਨ ਨਿਹੋਰੇ, ਇਹ ਗੁਰੂ ਨਾਨਕ ਸਾਹਿਬ ਤੁਹਾਡੇ ਚਰਨ ਮਨਾ ਕੇ ਮੈਂ ਕਹਿਣਾ ਹਾਂ, ਆਇਸ ਮੈਂ ਤੁਮਰੀ ਸਿਰ ਧਰਨੀ, ਗੁਰੂ ਨਾਨਕ ਸਾਹਿਬ ਤੁਹਾਡੀ ਜਿਹੜੀ ਆਗਿਆ ਮੈਂ ਆਪਣੇ ਸਿਰ ਤੇ ਰੱਖਣੀ, ਭਾਵ ਕਿਹੜੇ ਮੱਥੇ ਮੰਨਣੀ ਹੈ, ਅਸਨਹ ਗਮਤਾ ਮੂਰਨ ਕਰਨੀ, ਇਹੋ ਜਿਹੀ ਤਾਂ ਮੇਰੇ ਵਿੱਚ ਮਾਰਾ ਗਮਤਾ ਹੀ ਨਹੀਂ, ਪਹੁੰਚ ਹੀ ਨਹੀਂ, ਸਮਰੱਥਾ ਹੀ ਨਹੀਂ ਹੈ, ਵੀ ਜਿਹੜਾ ਆਪ ਜੀ ਦੀ ਆਗਿਆ ਨੂੰ ਮੈਂ ਮੋੜ ਨਾ ਕਰਾਂ, ਵੀ ਮੈਂ ਨਹੀਂ ਐ ਕਰਦਾ, ਮੈਂ ਤਾਂ ਇਉਂ ਕਰੂੰਗਾ। ਦੋਹਰਾ ਏਕੰਕਾਰ ਆਇਸ ਮੁਝੈ, ਮੁਝਵਾਰਾ ਮੈਂ ਸੱਚ ਕਹਿਣਾ ਵੀ ਜਿਹੜਾ ਇੱਕ ਓਂਕਾਰ ਵਾਹਿਗੁਰੂ ਹੈ ਉਹਦੀ ਮੈਨੂੰ ਇਹ ਆਗਿਆ ਹੈ, ਸੋ ਤੁਮ ਕਹੋ ਸੁਣਾਏ, ਉਹ ਮਹਾਰਾਜ ਤੁਹਾਨੂੰ ਵੀ ਵਾਹਿਗੁਰੂ ਦੀ ਆਗਿਆ ਸੁਣਾ ਕੇ ਦੱਸਦਾ ਵੀ ਮੈਨੂੰ ਉਹਨੇ ਇਉਂ ਕਿਹਾ ਹੈ। ਬੁੱਧ ਸਭਨ ਬਿਪਰੀਤ ਕਰ, ਵੇਖਾ ਜਗਾ ਉਹ ਤੈਨੂੰ ਹੁਣ ਸ਼ਕਤੀ ਦੇਤੀ, ਤੇਰੀ ਹਕੂਮਤ ਕਾਇਮ ਕਰਤੀ ਹੈ, ਕਹਿੰਦੇ ਵੀ ਤੂੰ ਸਾਰਿਆਂ ਦੀ ਜਿਹੜੀ ਅਕਲ ਮਤ ਹੈ, ਦੇਹ ਕੁਕਰਮ ਚਲਾਏ, ਸਾਰਿਆਂ ਦੀ ਜਿਹੜੀ ਅਕਲ ਬੁੱਧ ਹੈ ਨਾ ਉਲਟੀ ਕਰਦੇ, ਪੁੱਠੀ ਮਤ ਮਾਰਦੇ ਸਾਰਿਆਂ ਦੀ, ਸਾਰਿਆਂ ਨੂੰ ਖੋਟੇ ਕਰਮਾਂ ਵਿੱਚ ਲਾ ਦੇ, ਖੋਟੇ ਕਰਮ ਕਰਨ ਲਾ ਦੇ, ਚੌਪਈ ਚੋਰੀ ਯਾਰੀ ਨਿੰਦਾ ਕੂਰਮ, ਚੋਰੀ ਕਰਨੀ ਜਾਰੀ ਕਰਨੀ ਨਿੰਦਿਆ ਕਰਨਾ, ਝੂਠ ਬੋਲਣੇ ਗੱਪ ਵੱਢਣੇ, ਲੰਪਟ ਲੋਭੀ ਤ੍ਰਿਸ਼ਨਾ ਪੂਰਨ, ਵਿਸ਼ਿਆਂ ਵਿੱਚ ਲੰਪਟ ਰਹਿਣਾ, ਵਿਸ਼ਿਆਂ ਵਿੱਚ ਫਸੇ ਰਹਿਣਾ, ਮਾਇਆ ਦੇ ਲੋਭੀ ਰਹਿਣਾ, ਬਹੁਤ ਹੀ ਤ੍ਰਿਸ਼ਨਾ ਪੂਰ ਹੋਣੀ, ਸਹਿਸ ਕਿਸੇ ਲੱਖ ਕੋੜ ਧਾਵੇ ਵਾਲੀ ਗੱਲ ਹੋਣੀ, ਬਾਟ ਪਾਰ ਸੋ ਸੂਰ ਕਹਾਵੇ ਹੈ, ਇਹਨੇ ਮਾਰਾ ਮੇਰੇ ਰਾਜ ਭਗ ਮੇਰੀ ਹਕੂਮਤ ਵਿੱਚ ਹੈ, ਜਿਹੜੇ ਮੈਂ ਕਹੇ ਨਾ ਚੋਰੀਆਂ ਕਰਨ ਵਾਲੇ, ਜਾਰੀਆਂ ਨਿੰਦਿਆਂ, ਝੂਠ ਬੋਲਣ ਵਾਲੇ, ਵਿਸ਼ੇ ਲੋਭੀ, ਬਹੁਤੀਆਂ ਤ੍ਰਿਸ਼ਨਾ ਮਾਇਆ ਦੇ ਅਤੇ ਡਾਕੇ ਮਾਰਨ ਵਾਲੇ, ਉਹ ਕਹਿੰਦੇ ਮੇਰੇ ਰਾਜ ਵਿੱਚ ਮੇਰੀ ਹਕੂਮਤ ਸੂਰਬੀਰ ਕਹਾਉਣਗੇ, ਪਿਛਣ ਬੜੇ ਆਦਰ ਕੋ ਪਾਵੇ ਹੈ, ਜਿਹੜੇ ਕਹਿੰਦੇ ਬੜੇ ਬੜੇ ਚੁਗਲ ਲੋਕ ਹਨ ਮੇਰੇ ਕਲਯੁਗ ਦੀ ਹਕੂਮਤ ਵਿੱਚ ਬੜਾ, ਕਹਿੰਦੇ ਰਾਜ ਦਰਬਾਰ ਵਿੱਚ ਸਤਿਕਾਰ ਪਾਉਣਗੇ, ਜਿਹੜੇ ਚੁਗਲ ਹੈ ਉਹਨਾਂ ਦੀ ਚੁਗਲੀਆਂ ਖਾਸ ਸੁਣਿਆ ਜਾਇਆ ਕਰਨਗੀਆਂ, ਬਹੁ ਬੋਲਤ ਸੇ ਗੁਣੀ ਕਹਾਵੇ ਹੈ, ਮੇਰੇ ਹਕੂਮਤ ਵਿੱਚ ਮਹਾਰਾਜ ਜਿਹੜੇ ਬਹੁਤੇ ਬੋਲਣ ਵਾਲੇ, ਬਹੁਤਾ ਬਕਵਾਸ ਕਰਨ ਵਾਲੇ ਆ, ਤੇ ਕਹਿੰਦੇ ਉਹ ਬੜੇ ਬੜੇ ਤਕੜੇ ਗੁਣੀ ਕਹਾਇਆ ਕਰਨਗੇ, ਕਿਹਾ ਕਰਨਗੇ ਵੀ ਇਹ ਗੁਣੀਮਾਨ ਪੁਰਸ਼ ਹੈ, ਬੜੀ ਗੱਲ ਆਉਂਦੀ ਇਹਨੂੰ ਕਰਨੀ, ਸੱਚ ਕਹੇ ਤੇ ਸੱਠ ਠਹਿਰਾਵੇ ਹੈ, ਕੀ ਮਹਾਰਾਜ ਜਿਹੜਾ ਮੇਰੇ ਰਾਜ ਵਿੱਚ ਸੱਚ ਬੋਲੂਗਾ, ਉਹਨੂੰ ਲੋਕ ਕਿਹਾ ਕਰਨਗੇ ਤਾਂ ਮਹਾਂਮੂਰਖ ਹੈ, ਇਹਨੂੰ ਨਹੀਂ ਕੁਛ ਆਉਂਦਾ ਹੈ, ਤਾਂ ਪਿਛਲੀਆਂ ਜੁਗਾਂ ਦੀਆਂ ਗੱਲਾਂ ਕਰਦਾ, ਸਜਦੀਆਂ ਪੁਰਾਣੀਆਂ, ਗੁਣੀਆਂ ਕੇਰਨ ਰਾਦਰ ਹੋ, ਬਾਕੀ ਮਾਰਾ ਮੇਰੀ ਹਕੂਮਤ ਵੀ ਜਿਨ੍ਹਾਂ ਦੇ ਵਿੱਚ ਚੰਗੇ ਗੁਣ ਹੈ ਉਹਨਾਂ ਦਾ ਕਹਿੰਦੇ ਨਿਰਾਦਰ ਹੋਊਗਾ, ਉਹਨੂੰ ਚੰਗਾ ਨੀ ਕੋਈ ਆਖੇਗਾ, ਭੂਪ ਨਿਕਟ ਬੈਠਾ ਹੈ ਸੱਠ ਜੋ, ਬਾਕੀ ਮਾਰਾ ਇਹ ਵੀ ਗੱਲ ਹੈ ਵੀ ਆ ਕਲਯੁਗ ਦੇ ਵਿੱਚ ਜਿਹੜੇ ਰਾਜੇ ਹੋਣਗੇ ਨਾ ਮੇਰੇ ਸਮੇਂ ਦੇ, ਉਹਨਾਂ ਦੇ ਕੋਲ ਕੋਈ ਸਿਆਣਾ ਨਹੀਂ ਬੈਠੂਗਾ, ਕਹਿੰਦੇ ਜਿੰਨੇ ਵੱਡੇ ਵੱਡੇ ਮਹਾਂਮੂਰਖ ਉਹ ਰਾਜਿਆਂ ਕੋਲ ਜਾ ਕੇ ਬੈਠਣਗੇ ਵਜ਼ੀਰ ਬਣ ਬਣ ਕੇ, ਦੋਹਰਾ ਕਲਮਲ ਆਲੇ ਹੋਏ ਨਰ, ਬਾਕੀ ਮਹਾਰਾਜ ਜਿੰਨੇ ਲੋਕ ਹੈ ਸਭ ਪਾਪਾਂ ਦਾ ਘਰ ਬਣ ਜਾਣਗੇ, ਕਿਰਪਨ ਨਾ ਕਰਹੀ ਦਾਨ, ਬਾਕੀ ਇਹੋ ਜਿਹੇ ਕਚੂਸ ਹੋ ਜਾਣਗੇ ਲੋਕ, ਕਹਿੰਦੇ ਦਾਨ ਪੁੰਨ ਨਹੀਂ ਕਰਨਗੇ, ਧਰਮ ਪਾਸੇ ਵਾਲੇ ਘੱਟ ਹੋਣਗੇ, ਦੂਜੇ ਪਾਸੇ ਹਜ਼ਾਰਾਂ ਲੱਖਾਂ ਰੁਪਈਆ ਲਟਾਉਣਗੇ, ਗਾਲਣਗੇ ਸ਼ਰਾਬਾਂ ਕਬਾਬਾਂ ਵਿੱਚ, ਧਰਮ ਤੇ ਵਿਪਰੀਤ ਹੋਏ, ਮੇਰੀ ਹਕੂਮਤ ਵਿੱਚ ਜਿੰਨੇ ਲੋਕ ਹੈ ਜਿਹੜਾ ਅਸਲੀ ਅਕਾਲੀ ਧਰਮ ਉਹ ਤੋਂ ਬਿਲਕੁਲ ਹੀ ਉਲਟ ਹੋ ਜਾਣਗੇ, ਪਾਵਹਿ ਕਸ਼ਟ ਨਿਦਾਨ, ਬਾਕੀ ਫਿਰ ਮਹਾਰਾ ਇਹ ਵੀ ਹੈ ਨਾਲ ਨੁਕਸਾਨ ਵੀ ਹੋਊਗਾ, ਉਹ ਜਿਹਾ ਨੂੰ ਕਹਿੰਦੇ ਫਿਰ ਅਖੀਰ ਨੂੰ ਬੜਾ ਭਾਰੀ ਦੁੱਖ ਵੀ ਹੋ, ਦੁੱਖ ਵੀ ਬਹੁਤ ਪਾਉਣਗੇ, ਝਾਂਗਾਂ ਵੀ ਫਿਰ ਬਹੁਤ ਬਾਹਰ ਨਿਕਲ, ਚੌਪਈ ਦਿਜ ਵਿਵਹਾਰੀ ਬਹੁਰ ਕਿਸਾਨਾ, ਇੱਕ ਮਾਰਾ ਹੋਰ ਸੁਣੋ, ਜਿਹੜੇ ਹੁਣ ਬ੍ਰਾਹਮਣ ਵੇਦ ਪਾਠੀ ਹੈ, ਕੋਈ ਗੀਤਾ ਪੜ੍ਹਦਾ, ਕੋਈ ਪੁਰਾਣ ਪੜ੍ਹਦਾ, ਕੋਈ ਸਿਮਰਤੀ ਪੜ੍ਹਦਾ ਹੈ ਨਾ, ਕਹਿੰਦੇ ਮੇਰੇ ਰਾਜ ਵਿੱਚ ਜਿਹੜੇ ਬ੍ਰਾਹਮਣ ਹੈ ਕਹਿੰਦੇ ਵਿਵਹਾਰੀ ਬਣ ਜਾਣਗੇ, ਵਪਾਰੀ ਬਣ ਜਾਣਗੇ, ਇਸੇ ਤਰ੍ਹਾਂ ਕੋਈ ਦੁਕਾਨਦਾਰ ਹੋ ਜਾਊ, ਇਸ ਤਰ੍ਹਾਂ ਕੋਈ ਦੂਜੇ ਬਿਜ਼ਨਸਮੈਨ ਬਣ ਜਾਏ, ਕੋਈ ਨੌਕਰੀ ਕਰਨ ਵਾਲਾ ਹੋ ਜਾਈ, ਇਸੇ ਤਰ੍ਹਾਂ ਜਿਹੜੇ ਕੋਈ ਕਿਸਾਨ ਖੇਤੀ ਕਰਨ ਵਾਲੇ ਹੋਣਗੇ ਤਿੰਨ ਕੋ ਆਦਰ ਹੋਏ ਮਹਾਨਾ, ਮੇਰੇ ਸਮੇਂ ਵਿੱਚ ਜ਼ਿਮੀਦਾਰਾਂ ਦਾ ਜਿਹੜੇ ਕੋਈ ਵਿਵਹਾਰੀ ਬ੍ਰਾਹਮਣ ਹੈ ਵੇਦ ਪਾਠ ਛੱਡ ਕੇ ਨੌਕਰੀਆਂ ਵਪਾਰ ਕਰਨ ਵਾਲੇ ਉਹਨਾਂ ਦਾ ਬੜਾ ਆਦਰ ਸਤਿਕਾਰ ਹੋਊਗਾ। ਵੇਦ ਪਾਠ ਕੀ ਤਤ ਵਿਚਾਰੀ, ਜਿਹੜੇ ਕੋਈ ਵੇਦਾਂ ਦਾ ਪਾਠ ਪੜ੍ਹਨ ਵਾਲੇ ਭਾਵ ਬ੍ਰਹਮ ਵਿਦਿਆ ਪੜ੍ਹਨ ਵਾਲੇ ਹਨ, ਇਸੇ ਤਰ੍ਹਾਂ ਤੱਤ ਦੇ ਸਿਧਾਂਤ ਦਾ ਵਿਚਾਰ ਕਰਨ ਵਾਲੇ ਹਨ। ਤਿੰਨ ਹੈ ਕਹਿਤ ਇਹ ਫਿਰਤ ਖੁਆਰੀ, ਉਹਨਾਂ ਬ੍ਰਾਹਮਣਾਂ ਨੂੰ ਤਾਂ ਲੋਕ ਕਿਹਾ ਕਰਨਗੇ ਵੀ ਐਵੇਂ ਖੱਜਲ ਖੁਆਰ ਹੁੰਦੇ ਫਿਰਦੇ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਦੇ ਪੁਰਾਣੀਆਂ ਗੱਲਾਂ ਕਰ ਕਰਕੇ। ਧੂਪ ਕਹੇ ਹਮਕੋ ਨਿਤ ਟੋਟੂ, ਫਿਰ ਮਾਰਾ ਮੇਰੇ ਸਮੇਂ ਦੇ ਜੇ ਰਾਜੇ ਆ ਉਹ ਜਿੰਨਾ ਮਰਜ਼ੀ ਕਹਿੰਦੇ ਟੈਕਸ ਲਾ ਲੈਣ, ਫਿਰ ਕੀ ਕਹਿਣਗੇ ਸਾਡੇ ਖਜ਼ਾਨੇ ਵਿੱਚ ਟੁੱਟ ਹੀ ਹੈ ਘਾਟਾ ਹੀ ਪਿਆ ਹੋਇਆ। ਪ੍ਰਜਾ ਕਹੇ ਹਮ ਲੈ ਹੈ ਖਸੋਟੂ, ਮਹਾਰਾਜ ਮੇਰੇ ਸਮੇਂ ਦੀ ਜਿਹੜੀ ਪ੍ਰਜਾ ਹੈ ਲੋਕ ਵੀ ਇਹੋ ਜਿਹੇ ਕਹਣਗੇ, ਉਹ ਕਹਿਣਗੇ ਅਸੀਂ ਉਹ ਤੋਂ ਖੋਹ ਲਈ ਉਹਨੂੰ ਲੁੱਟ ਲਈਏ। ਸੰਨਿਆਸੀ ਸੰਚੈ ਬਹੁਤ ਧਨ ਕੋ, ਬਾਕੀ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਤਿਆਗੀ ਕਹਾਉਣ ਵਾਲੇ ਨੇ ਵੀ ਅਸੀਂ ਤਾਂ ਪੈਸੇ ਨੂੰ ਹੱਥ ਨਹੀਂ ਲਾਉਂਦੇ, ਉਹ ਮਾਇਆ ਬੜੀ ਇਕੱਠੀ ਕਰਨਗੇ। ਅਸਨ ਬਸਨ ਅਲਪ ਗ੍ਰਿਸ ਤਨ ਕੋ, ਜਿਹੜੇ ਕੋਈ ਗ੍ਰਿਸਤੀ ਲੋਕ ਹੈ ਉਹਨਾਂ ਨੂੰ ਮਸਾਂ ਮਸਾਂ ਥੋੜਾ ਵਿੱਚੋਂ ਪਹਿਨਣ ਵਾਸਤੇ ਬਸਤਰ ਮਿਲੂਗਾ, ਭੋਜਨ ਮਿਲੂਗਾ ਖਾਣ ਨੂੰ, ਉਹ ਮੌਜਾਂ ਲੁੱਟਣਗੇ। ਔਰ ਗਨਨ ਕਰ ਕਹਾ ਸੁਣਾ, ਫਿਰ ਮਾਰਾ ਗਿਣਤੀ ਮੈਂ ਕੀ ਕਰ ਕਰਕੇ ਸੁਣਾਵਾਂ ਤੁਹਾਨੂੰ। ਮੋਰ ਸਮੇਂ ਕੋ ਜੌਨ ਪ੍ਰਭਾਵ, ਮੇਰੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਭਾਵ ਹੋਵੇਗਾ ਬੋਲਬਾਲਾ ਹੋਵੇਗਾ। ਜੈ ਸਤ ਤਪ ਪ੍ਰਤ ਧਰਮ ਉਪਾਸ਼ਨ, ਜੇ ਕੋਈ ਸਤ ਪ੍ਰਤੱਗੀ ਹੈ ਸੱਚ ਬੋਲ ਜਾਏ ਧਰਮ ਵਿੱਚ ਕਾਇਮ ਹੈ, ਸਤ ਵਰਤ ਰੱਖਣ ਵਾਲਾ ਕੋਈ ਨਿਯਮਾਂ ਅਸੂਲਾਂ ਵਿੱਚ ਰਹਿਣ ਵਾਲਾ ਹੈ ਤਾਂ ਇਸੇ ਤਰ੍ਹਾਂ ਉਪਾਸ਼ਨਾ ਕਰਨ ਵਾਲਾ ਭਗਤੀ ਕਰਨ ਵਾਲਾ ਹੈ। ਸਭ ਇੱਕ ਵਾਰ ਹੈ ਕਰੋ ਬਿਨਾਸਨ, ਮਹਾਰਾਜ ਇੱਕੋ ਵਾਰੀ ਸਾਰਿਆਂ ਨੂੰ ਮੈਂ ਖਤਮ ਕਰ ਦਿਆਂਗਾ। ਕੋਈ ਇੱਥੇ ਸਤ ਪ੍ਰਤੱਗੀ ਨੂੰ ਸੱਚ ਨਹੀਂ ਬੋਲਣਾ ਹੋਵੇ, ਕੋਈ ਤਪ ਕਰਨ ਵਾਲਾ, ਕੋਈ ਨਿਯਮਾਂ ਤੇ ਰਹਿਣ ਵਾਲਾ ਨਹੀਂ, ਕੋਈ ਧਰਮ ਵਿੱਚ ਨਹੀਂ ਰਹੇ, ਕੋਈ ਭਗਤੀ ਨਹੀਂ ਕਰਨ ਵਾਲਾ ਹੋਊਗਾ। ਦੋਹਰਾ ਆਇਸ ਅਸ ਕਰ ਤਾਰ ਕੀ, ਇਹ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਦੀ ਜਿਹੜੇ ਨੇ ਸੰਸਾਰ ਰਚੇ ਨਾ ਵਾਹਿਗੁਰੂ ਉਹਦੀ ਮੈਨੂੰ ਆਗਿਆ ਹੈ। ਸੋ ਤੁਮਰੀ ਹੀ ਹੋਏ, ਤੁਸੀਂ ਪਰਮੇਸ਼ਰ ਹੋ, ਤੁਹਾਡੀ ਹੀ ਆਗਿਆ ਹੈ। ਆਪ ਜਿਹ ਬਿਦ ਉਚਰੋ ਪ੍ਰਭੂ, ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੁਣ ਜਿਸ ਤਰ੍ਹਾਂ ਤੁਸੀਂ ਕਹੋਗੇ ਉਚਾਰੋਗੇ ਮੈਂ ਮਾਨੂੰਗਾ ਸੋਏ, ਉਹ ਵੀ ਮਹਾਰਾਜ ਮੈਂ ਮੰਨ ਲੂੰਗਾ। ਉਂਝ ਤੁਸੀਂ ਪਹਿਲਾਂ ਮੈਨੂੰ ਇਉਂ ਕਿਹਾ ਵੀ ਇਉਂ ਕਰ ਦੇ ਤੇ ਆਹ ਕੁਛ ਹੋਊ ਮੇਰੇ ਰਾਜ ਪਾ, ਹੁਣ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਹੋ ਜਾਏਗਾ। ਚੌਪਈ ਮੈਂ ਆਏ ਸਰਾਵਰ ਅਨੁਸਾਰੀ, ਗੁਰੂ ਨਾਨਕ ਸਾਹਿਬ ਤੁਸੀਂ ਪਰਮੇਸ਼ਰ ਰੂਪ ਹੋ, ਮੈਂ ਆਪ ਜੀ ਦੀ ਆਗਿਆ ਦੇ ਅਨੁਸਾਰ ਚੱਲਣ ਵਾਲਾ। ਤਦ ਭਲੇ ਕੱਛ ਭੇਟ ਹਮਾਰੀ, ਮਾਰਾ ਮੇਰੀ ਕੋਈ ਨਾ ਕੋਈ ਭੇਟਾ ਤਾਂ ਜ਼ਰੂਰ ਲੈ ਲਈਏ। ਕੰਚਨ ਮੰਦਰ ਦਰਬ ਮਹਾਨਾ, ਸੋਨੇ ਦੇ ਮਕਾਨ ਬਹੁਤਾ ਤਾਨਾ, ਜਬ ਲੇਵੋ ਹੋਵਾ ਹਰ ਖਾਨਾ, ਦੋਵੇਂ ਚੀਜ਼ਾਂ ਤੁਸੀਂ ਮਾਰਾ ਲੈ ਲਓਗੇ ਫਿਰ ਤਾਂ ਮੈਂ ਬਹੁਤਾ ਖੁਸ਼ ਹੋਵਾਂ ਵੀ ਮਹਾਰਾਜ ਨੇ ਮਾਇਆ ਵੀ ਲੈ ਲਈ ਹੈ ਸੋਨੇ ਦੇ ਮੰਦਰ ਵੀ ਲੈ ਲਏ। ਸੁਣ ਕਰ ਬਿਗਸੇ ਸ੍ਰੀ ਗੁਣ ਖਾਨੇ, ਗੁਰੂ ਮਹਾਰਾਜ ਕਲਯੁਗ ਤੋਂ ਸੁਣ ਕੇ ਬਹੁਤ ਹੀ ਖਿੜਖਿੜਾ ਕੇ ਹੱਸੇ ਹਨ। ਹੋਇ ਪ੍ਰਸੰਨ ਬੋਲੇ ਤਬ ਬਾਨੀ, ਸੱਚ ਹੀ ਸੱਚ ਬੋਲਤਾ ਵੀ ਐ ਹੋਣਾ ਮੇਰਾ ਰਾਜ ਪਾਗੇ ਹੋ ਜੀ ਕਮੂਰ ਸੋਣੀ। ਮਹਾਰਾਜ ਪ੍ਰਸੰਨ ਹੋ ਕੇ ਫਿਰ ਬੋਲੇ ਬਚਨ, ਸਭ ਯੁਗ ਤੇ ਵੱਡ ਤੇਜ ਤੁਮਾਰਾ, ਕਹਿੰਦੇ ਵੀ ਕਲਯੁਗ ਤੂੰ ਸੱਚ ਹੀ ਬੋਲਿਆ ਤੇ ਇਸ ਕਰਕੇ ਚੰਗਾ ਵੀ ਤੇਰਾ ਸਾਰੇ ਜਿਹੜੇ ਪਿੱਛੇ ਤਿੰਨ ਯੁੱਗ ਹੋਏ ਆ ਨਾ ਉਹਨਾਂ ਵਿੱਚੋਂ ਤੇਰਾ ਤੇਜ ਪ੍ਰਤਾਪ ਬਹੁਤ ਤਕੜਾ ਹੋਊਗਾ। ਹੋ ਵਹਿ ਗੋ ਇਹ ਵਾਕ ਹਮਾਰਾ, ਸਾਡਾ ਬਚਨ ਹੋ ਗਿਆ ਵੀ ਤੇਰੇ ਕਲਯੁਗ ਦਾ ਤੇਜ ਪ੍ਰਤਾਪ ਬਾਕੀ ਯੁਗਾਂ ਨਾਲੋਂ ਮਹਾਨ ਹੋਵੇਗਾ। ਤੋਰ ਕਾਲ ਕੀਰਤ ਕਰ ਤਾਰਾ, ਕਿਉਂਕਿ ਤੇਰੇ ਸਮੇਂ ਦੇ ਵਿੱਚ ਕਰਤਾਰ ਦੀ ਜਿਹੜੀ ਕੀਰਤੀ ਹੈ ਵਾਹਿਗੁਰੂ ਦੀ ਉਸਤੀ ਹੈ। ਮਹਿਮਾ ਤਾਂ ਕੀ ਵਧੈ ਅਪਾਰਾ, ਕਹਿੰਦੇ ਮਹਿਮਾ ਬਹੁਤ ਵਧੇਗੀ ਲੋਕ ਵਾਹਿਗੁਰੂ ਦੀ ਕੀਰਤੀ ਉਸਦੀ ਬਹੁਤ ਕਰਿਆ ਕਰਨਗੇ। ਲੱਖ ਬਰਖ ਸਤਯੁਗ ਕੋ ਕਰਈ, ਦੇਖ ਲੋ ਸਤਯੁਗ ਦੇ ਸਮੇਂ ਵਿੱਚ ਸਾਰੇ ਮਨੁੱਖਾਂ ਦੀ ਲੱਖ ਵਰੇ ਦੀ ਉਮਰ ਸੀ, ਲੱਖਾਂ ਵਰਿਆਂ ਵਿੱਚ ਜਿਹੜਾ ਕੋਈ ਉਹ ਜਪ ਤਪ ਕਰਦੇ ਸੀ, ਆਯੁਤ ਬਰਖ ਤ੍ਰੇਤੇ ਚਿਤ ਧਰਈ, ਇਸੇ ਤਰ੍ਹਾਂ ਤ੍ਰੇਤੇ ਜਗ ਵਿੱਚ ਲੋਕਾਂ ਦੀ ਜਿਹੜੀ ਉਮਰ 10,000 ਸਾਲ ਦੀ ਸੀ, ਜੋ ਚਿੱਤ ਵਿੱਚ ਕੋਈ ਰੱਖਦੇ ਸੀ, ਸਾਧਨ ਕਰਦੇ ਸੀ, ਜਪ ਤਪ ਰੱਖਦੇ ਸੀ, ਦੁਆਪਰ ਕਰਤ ਜੇ ਬਰਖ ਹਜ਼ਾਰਾ, ਇਸੇ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ 1,000 ਸਾਲ ਦੀ ਉਮਰ ਸੀ, ਉਹ 1,000 ਸਾਲ ਵਿੱਚ ਜਿਹੜਾ ਕੋਈ ਕਰਦੇ ਸੀ, ਸੋ ਕਲ ਅਲਪ ਕਾਲ ਸੁਖ ਸਾਰਾ, ਕਹਿੰਦੇ ਵੀ ਉਹ ਕਲਯੁਗ ਦੇ ਸਮੇਂ ਵਿੱਚ ਤੇਰੇ, ਕਹਿੰਦੇ ਜੇ ਕੋਈ ਥੋੜ੍ਹਾ ਜਿਹਾ ਕਰੇ ਉਹਨੂੰ ਬਹੁਤਾ ਸਾਰਾ ਸੁੱਖ ਮਿਲ ਜਾਵੇਗਾ, ਥੋੜ੍ਹਾ ਕਰਨ ਤੋਂ ਇਸ ਕਰਕੇ ਤੇਰੀ ਮਹਾਨਤਾ ਹੋਵੇਗੀ ਵੀ ਥੋੜ੍ਹਾ ਜਿਹਾ ਕੀਤਿਆਂ ਬਹੁਤਾ ਉਹਦਾ ਪ੍ਰਾਪਤ ਹੋਵੇਗਾ ਫਲ। ਪ੍ਰੀਤ ਯੁਕਤ ਹਰ ਕੀਰਤ ਕਰਈ, ਜਿਹੜਾ ਮਨੁੱਖ ਵੀ ਤੇਰੀ ਕੌਮ ਦੇ ਵਿੱਚ ਪ੍ਰੀਤੀ ਸਹਿਤ ਵਾਹਿਗੁਰੂ ਦੀ ਕੀਰਤੀ ਵਡਿਆਈ ਕਰੇਗਾ, ਸੋ ਤਤਕਾਲ ਬਿਖੈ ਭਵ ਧਰਈ, ਉਹ ਬੜੀ ਛੇਤੀ ਸੰਸਾਰ ਸਮੁੰਦਰ ਤੋਂ ਕਹਿੰਦੇ ਛੇਤੀ ਧਰ ਜਾਏਗਾ। ਬਹੁਤੋ ਚਹਿਤ ਜੇ ਦੇਨ ਉਪਾਇਨ, ਬਹੁਰੋ ਚਹਿਤ ਜੇ ਦੇਨ ਉਪਾਇਨ, ਕਹਿੰਦੇ ਵੀ ਕਲਯੁਗ ਜੇ ਸਾਨੂੰ ਜਿਹੜੀ ਤੂੰ ਸਾਨੂੰ ਕਹਿੰਦੇ ਆ ਭੇਟਾ ਦੇ ਚਾਹੁੰਦਾ ਵੀ ਸੋਨੇ ਦੇ ਮੰਦਿਰ ਲਓ ਜੀ, ਖੁੱਲੀ ਮਾਇਆ ਮੈਥੋਂ ਲਓ ਜੀ, ਰਤਨ ਜੜੇ ਕੰਚਨ ਕੇ ਆਏਨ, ਰਤਨਾ ਨਾਲ ਜੜਤ ਕੀਤੇ ਸੋਨੇ ਦੇ ਘਰ ਸਾਨੂੰ ਤੂੰ ਦੇਣਾ ਚਾਹੁੰਦਾ, ਚਤੁਰਤ ਜਾਮਾ ਜਬ ਹਮ ਧਰ ਹੈ, ਕਹਿੰਦੇ ਲੈ ਵੀ ਕਲਯੁਗ ਜਦੋਂ ਅਸੀਂ ਹੁਣ ਚੌਥਾ ਜਾਮਾ ਧਾਰਾਂਗੇ, ਚੌਥਾ ਸਰੂਪ ਚੌਥੇ ਰੂਪ ਦੇ ਵਿੱਚ ਹੋਵਾਂਗੇ, ਗੁਰੂ ਰਾਮਦਾਸ ਸਾਹਿਬ ਮਾਇਆ ਸਹਿਤ ਲੈਣ ਤਬ ਕਰ ਹੈ, ਕਹਿੰਦੇ ਆ ਮਾਇਆ ਦੇ ਸਮੇਤ ਹੀ ਸਾਰਾ ਕੁਛ ਤੇਰਾ ਲੈ ਲਾਂਗੇ, ਵਿੱਚੇ ਸੋਨੇ ਦੇ ਮੰਦਿਰ ਵੀ, ਵਿੱਚੇ ਖੁੱਲੀ ਮਾਇਆ ਜਿੰਨੀ ਮਰਜ਼ੀ ਦੇਈ ਜਾਈ ਉਹ ਸਾਰੀ ਕਬੂਲ ਕਰ ਲਾਂਗੇ ਸਫਲੀ। ਇਸ ਕਰਕੇ ਹਰਿਮੰਦਰ ਸਾਹਿਬ ਵਿੱਚ ਮਾਇਆ ਬਹੁਤ ਚੜ੍ਹਦੀ ਹੈ, ਵੀ ਉਹ ਮਹਾਰਾਜ ਨੇ ਕਿਹਾ ਸੀ ਵੀ ਚੌਥੇ ਰੂਪ ਵਿੱਚ ਗ੍ਰਹਿਣ ਕਰ ਲਾਂਗੇ, ਬਾਕੀ ਜਿਹੜੇ ਵਿਚਕਾਰ ਤਿੰਨ ਜਾਮੇ ਉਹਨਾਂ ਵਿੱਚ ਨਹੀਂ। ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵੀ ਬਿਲਕੁਲ ਇਸ ਤੋਂ ਪਰੇ ਰਹੇ ਹੈ। ਅਤੇ ਤੀਸਰੇ ਪਾਤਸ਼ਾਹ ਦੇ ਸਮੇਂ ਗੋਬਿੰਦਵਾਲ ਸਾਹਿਬ ਵਿਖੇ ਸਿੱਖ ਸੰਗਤਾਂ ਰਸਤਾਂ ਬਸਤਾਂ ਦੇ ਗੱਡੇ ਲਿਆ ਲਿਆ ਕੇ ਦਰਵਾਜ਼ੇ ਅੱਗੇ ਖੜਿਆ ਕਰਦੇ ਸੀ, ਅਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਕੀ ਰਸ ਪਾਣੀ ਲੰਗਰ ਵਿੱਚ ਕਬੂਲ ਕਰਦੇ ਜਿੰਨਾ ਕੁ ਸਾਰੀ ਦਿਹਾੜੀ ਵਿੱਚ ਵਰਤ ਵਰਤਾ ਜਾਂਦਾ ਸੀ। ਅਤੇ ਇਸੇ ਤਰ੍ਹਾਂ ਜਦੋਂ ਸ਼ਾਮ ਨੂੰ ਬਰਸ਼ ਬਚਾ ਜਾਂਦਾ ਰੋਜ਼ਾ ਤਾਂ ਉਹ ਪਸ਼ੂਆਂ ਡੰਗਰਾਂ ਨੂੰ ਪਾ ਦਿੰਦੇ ਜਾਂ ਫਿਰ ਉਹ ਵਿਆਸਾ ਨਦੀ ਨਾਲ ਵਗਰੀ ਹੈ ਉਹਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਸੀ। ਰਾਤ ਨੂੰ ਜਾਣੀ ਜਿਹੜੇ ਉਹ ਕੱਚੇ ਜਿਹੇ ਭਾਂਡੇ ਹੈ ਬਰਤਨ ਜਿਹੇ ਆ ਸਾਰੇ ਮੂਧੇ ਮਾਰ ਦਿੰਦੇ ਸੀ, ਇੰਨਾ ਤਿਆਗ ਸੀ। ਚੌਥੇ ਪਾਤਸ਼ਾਹ ਦੇ ਸਮੇਂ ਫਿਰ ਇਹ ਸਾਰਾ ਕੁਛ ਗ੍ਰਹਿਣ ਹੋ ਗਿਆ, ਜਿਸ ਕਰਕੇ ਖੁੱਲ੍ਹੇ ਡੁੱਲੇ ਲੰਗਰ ਚੱਲ ਰਹੇ ਹੈ, ਖੁੱਲ੍ਹੀ ਡੁੱਲੀ ਮਾਇਆ ਉੱਥੇ ਚੜ੍ਹ ਰਹੀ ਹੈ, ਢੇਰੀਆਂ ਲੱਗ ਰਹੇ ਉੱਥੇ ਵਿੱਚ, ਆ ਸ਼ਕਣ ਛਕਾਉਣ ਵਾਲੇ ਚੋਰੀਆਂ ਕਰਨ ਵਾਲੇ ਵੀ ਹੈ। ਅੱਜ ਕੱਲ੍ਹ ਬਰਸੀ ਪਰੇਸ਼ਾਨ ਆਇਆ ਵੀ ਮਾਇਆ ਗਿਣਦਿਆਂ ਗਿਣਦਿਆਂ ਕਹਿੰਦੇ 1,000 ਦੇ ਨੋਟ 85,000 ਕਹਿੰਦੇ ਕਰ ਲਏ, ਇਸ ਤਰ੍ਹਾਂ ਵਿੱਚੇ ਕਲਯੁਗ ਦਾ ਕਚਕਾ ਵੀ ਇਹਦਾ ਚੋਰਾਂ ਨੂੰ ਵੀ ਭੇਜਦਾ ਹੈ। ਸੁਨ ਕਰ ਕਲਯੁਗ ਔਰ ਹਰ ਖਾਨਾ, ਜਦੋਂ ਮਹਾਰਾਜ ਨੇ ਕਿਹਾ ਵੀ ਚੌਥੇ ਜਾਮੇ ਵੀ ਤੇਰਾ ਸਾਰਾ ਕਬੂਲ ਕਰ ਲਾਂਗੇ ਲੈ ਲਾਂਗੇ, ਫਿਰ ਤਾਂ ਸੁਣ ਕੇ ਬਹੁਤ ਹੀ ਪ੍ਰਸੰਨ ਹੋ ਗਿਆ। ਕਰ ਪਦ ਬੰਧਨ ਬਚਨ ਬਖਾਨਾ, ਮਹਾਰਾਜ ਦੇ ਚਰਨਾਂ ਤੇ ਹੱਥ ਜੋੜ ਕੇ ਨੇ ਨਮਸਕਾਰ ਕੀਤੀ ਹੈ। ਤੇ ਇਸੇ ਤਰ੍ਹਾਂ ਕਰ ਪਰ ਬੰਧਨ ਤੇ ਬਚਨ ਕਿਹਾ ਇਸਨੇ, ਤੁਮ ਸੰਗਤ ਕੇ ਨਿਕਟ ਨ ਜੈ ਹੋ, ਇਹ ਗੁਰੂ ਨਾਨਕ ਸਾਹਿਬ ਜਿੱਥੇ ਤੁਹਾਡੀ ਸਹੀ ਮਿਹਨਤ ਵਿੱਚ ਸਿੱਖ ਸੰਗਤ ਹੋਊਗੀ ਉੱਥੇ ਮੈਂ ਬਿਲਕੁਲ ਨਹੀਂ ਜਾਵਾਂਗਾ। ਆਨ ਜੀਵ ਦੰਭੀ ਦੁੱਖ ਦੈ ਹੋ, ਹੋਰ ਜਿਹੜੇ ਕੋਈ ਦੁਨੀਆਂ ਵਿੱਚ ਪਖੰਡੀ ਲੋਕ ਹੈ ਪਖੰਡੀ ਜੀਵ, ਇਹਨਾਂ ਨੂੰ ਬਥੇਰਾ ਦੁੱਖ ਤੋਂ ਬਹੁਤ ਤੰਗ ਕਰਾਂਗਾ। ਤੁਮਰੋ ਬਚਨ ਜੇ ਸਿੱਖ ਕਮਾਵੇ ਹੈ, ਗੁਰੂ ਨਾਨਕ ਸਾਹਿਬ ਸਹੀ ਮਿਹਨਤ ਵਿੱਚ ਤੁਹਾਡੇ ਜਿਹੜੇ ਬਾਣੀ ਦੁਆਰਾ ਬਚਨ ਕਹੇ ਹੈ ਜਿਹੜੇ ਸਿੱਖ ਕਮਾਉਣਗੇ ਉਹਦੇ ਤੇ ਅਮਲ ਕਰਨਗੇ। ਤਿੰਨ ਪਰ ਮੋਰਾ ਕੱਛ ਨਾ ਵਸਾਵੇ, ਉਹਨਾਂ ਗੁਰਸਿੱਖਾਂ ਉੱਪਰ ਮੇਰਾ ਕੋਈ ਬਸ ਨਹੀਂ ਚੱਲੇਗਾ, ਮੇਰਾ ਕੋਈ ਪ੍ਰਭਾਵ ਨਹੀਂ ਪਏਗਾ, ਉਹ ਸੁਤੰਤਰ ਆਜ਼ਾਦ ਹੋਣਗੇ। ਭੇਟ ਦੇ ਬਾਰ ਗੁਰ ਤੇ ਲੈ ਕਰ, ਇਸ ਤਰ੍ਹਾਂ ਕਹਿੰਦੇ ਭੇਟਾ ਦੇ ਕੇ ਸਤਿਗੁਰੂ ਮਹਾਰਾਜ ਤੋਂ ਬਰ ਲੈ ਕੇ, ਵਿਦਾ ਭਇਓ ਚਰਨਨ ਪਰ ਸਿਰ ਧਰ, ਗੁਰੂ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ, ਫਿਰ ਇਸ ਤਰ੍ਹਾਂ ਜਿਹੜਾ ਕਲਯੁਗ ਇੱਥੋਂ ਵਿਦਾ ਹੋ ਗਿਆ। ਪੜ ਹੈ ਸੁਣ ਹੈ ਸ਼ਰਧਾ ਉਰ ਥਾਪੈ। ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਇਹ ਕਲਯੁਗ ਦਾ ਪ੍ਰਸੰਗ, ਜਿਹੜਾ ਕੋਈ ਇਹ ਕਹਿੰਦਾ ਇਹਨੂੰ ਪੜ੍ਹੇਗਾ ਜਾਂ ਇਹ ਕਲਯੁਗ ਦਾ ਪ੍ਰਸੰਗ ਜਿਹੜਾ ਇਹਨੂੰ ਸੁਣ ਲਵੇਗਾ ਤੇ ਇਸੇ ਤਰ੍ਹਾਂ ਸੁਣ ਕੇ ਹਿਰਦੇ ਵਿੱਚ ਸ਼ਰਧਾ ਧਾਰੇਗਾ, ਤਿੰਨ ਪਾਰ ਕਲਯੁਗ ਨਹੀਂ ਵਿਆਪੈ, ਉਹਨੂੰ ਵੀ ਇਹ ਬਹੁਤ ਵੱਡਾ ਲਾਭ ਹੋਜੂ ਸੁਣਨ ਵਾਲੇ ਨੂੰ, ਉਹਦੇ ਉੱਪਰ ਵੀ ਜਿਹੜਾ ਕਲਯੁਗ ਦਾ ਪ੍ਰਭਾਵ ਹੈ ਉਹ ਨਹੀਂ ਹੋਵੇਗਾ, ਕਲਯੁਗ ਉਹਨੂੰ ਵੀ ਵਿਆਪੇਗਾ, ਉਹਨੂੰ ਨਹੀਂ ਚਿੰਬੜੇਗਾ, ਉਹਦਾ ਬਚ ਬਚਾਅ ਹੋ ਜਾਏਗਾ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਕਲਯੁਗ ਦਾ ਪ੍ਰਸੰਗ ਪੜ੍ਹਨ ਦਾ ਜਿਹੜਾ ਲਾਭ ਫਲ ਵੀ ਨਾਲ ਹੀ ਦੱਸ ਦਿੱਤਾ ਹੈ। ਕੰਮ ਨੇ ਸ੍ਰੀ ਗੁਰ ਬਹੁਰ ਅਗਾਰੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਫਿਰ ਆਪ ਇਸ ਤੋਂ ਅੱਗੇ ਚੱਲ ਪਏ। ਲੋਕ ਉਧਾਰਨ ਪਰ ਉਪਕਾਰੀ, ਕਹਿੰਦੇ ਲੋਕਾਂ ਦਾ ਉਧਾਰ ਕਰਨ ਲਈ ਪਰਉਪਕਾਰ ਹੈ ਸਤਿਗੁਰੂ ਜੀ ਦਾ, ਪਰਉਪਕਾਰੀ ਸਤਿਗੁਰੂ ਲੋਕਾਂ ਦਾ ਉਧਾਰ ਕਰਨ ਲਈ ਅੱਗੇ ਚੱਲੇ ਨੇ, ਹੋਰ ਕੋਈ ਖਾਸ ਨਹੀਂ ਹੈ। ਇਹ ਜਿਹੜਾ ਪ੍ਰਸੰਗ ਆਪਾਂ ਸੁਣਿਆ ਹੈ ਥੋੜ੍ਹਾ ਜਿਹਾ ਇਹਦੇ ਵਿੱਚ ਸੰਪਰਦਾ ਵਿੱਚ ਜਿਹੜਾ ਵਿਦਿਆਰਥੀਆਂ ਨੂੰ ਜਦੋਂ ਗੁਰੂ ਕਾ ਇਤਿਹਾਸ ਪੜ੍ਹਾਇਆ ਜਾਂਦਾ ਉਹ ਥੋੜ੍ਹਾ ਜਿਹਾ ਇਹਦੇ ਨਾਲੋਂ ਵੱਖਰਾਪਣਾ ਵੀ ਦੱਸਿਆ ਜਾਂਦਾ, ਕਿਉਂਕਿ ਜਿਹੜੇ ਸੰਪਰਦਾਇਕ ਟੀਕੇ ਬਣੇ ਹੋਏ ਆ ਉਹਨਾਂ ਵਿੱਚ ਵੀ ਇਹ ਪ੍ਰਸੰਗ ਥੋੜ੍ਹੇ ਜਿਹੇ ਵੱਖਰੇ ਰੂਪ ਦੇ ਵਿੱਚ ਲਿਖੇ ਹੋਏ ਹੈ। ਜਿਵੇਂ ਭਾਈ ਚੰਦਾ ਸਿੰਘ ਜੀ ਦੇ ਪਿਰੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ, ਥੋੜ੍ਹੇ ਥੋੜ੍ਹੇ ਮਤ ਤੁਕਾਂ ਦੇ ਵਿੱਚੋਂ ਵਿੱਚੋਂ ਅਰਥਾਂ ਦੇ ਪਿਰੇ ਹੈ। ਇਸੇ ਤਰ੍ਹਾਂ ਗੋਬਿੰਦ ਦਾਸ ਇੱਕ ਉਦਾਸੀ ਸਾਧੂ ਹੋਏ ਹੈ ਤਕੜੇ ਅੰਮ੍ਰਿਤਸਰ ਸਾਹਿਬ ਦੇ, ਉਹਨਾਂ ਨੇ ਇੱਕ ਚਾਰ ਜਿਲਦਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਿਰੇ ਲਿਖੇ ਹੈ, ਥੋੜ੍ਹੇ ਥੋੜ੍ਹੇ ਅਰਥ ਲਿਖੇ ਹੈ, ਉਹਦੇ ਵਿੱਚ ਉਹਨਾਂ ਉਥਾਨਕਾਂ ਵੀ ਲਿਖੀਆਂ ਹਨ। ਇਹ ਜਿਹੜੀ ਆ ਕਲਯੁਗ ਦਾ ਪ੍ਰਸੰਗ ਹੈ ਇਹ ਭਾਈ ਚੰਦਾ ਸਿੰਘ ਜੀ ਗਿਆਨੀ ਨੇ, ਇਸੇ ਤਰ੍ਹਾਂ ਗੋਬਿੰਦ ਦਾਸ ਜੀ ਨੇ ਆਪਣੇ ਪਿਰਿਆਂ ਵਿੱਚ ਜਿਹੜਾ ਸੰਗਰੂਰ ਸ਼ਹਿਰ ਤੋਂ ਬਾਹਰ ਬਾਹਰ ਨਾਨਕਿਆਣਾ ਸਾਹਿਬ ਗੁਰਦੁਆਰਾ ਹੈ ਵੀ ਇੱਥੇ ਹੋਇਆ ਇਹ ਸਾਰਾ ਪ੍ਰਸੰਗ ਲਿਖਿਆ ਵੀ ਇੱਥੇ ਇਹ ਕਲਯੁਗ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰੀਖਿਆ ਕਰਨ ਲਈ ਆਇਆ ਸੀ, ਇੱਥੇ ਇਹਨੇ ਹਨੇਰੀ ਜੀ ਚਲਾਈ ਸੀ, ਇੱਥੇ ਭਿਆਨਕ ਰੂਪ ਜਿਹਾ ਧਰਨ ਧਾਰ ਕੇ ਆਇਆ ਸੀ, ਇੱਥੇ ਹੀ ਆ ਸਾਰਾ ਜਿਹੜਾ ਬਚਨ ਵਿਲਾਸ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਏ ਸੀ। ਬਾਕੀ ਜਿਹੜਾ ਕੋਈ ਪ੍ਰਸੰਗ ਹੈ ਜਗਨਨਾਥ ਦਾ ਉਹਦੇ ਵਿੱਚ ਥੋੜ੍ਹਾ ਜਿਹਾ ਪ੍ਰਸੰਗ ਉਹ ਇਸ ਤਰ੍ਹਾਂ ਖੁਲਾਸੇ ਨਾਲ ਹੈ ਵੀ ਜਦੋਂ ਗੁਰੂ ਮਹਾਰਾਜ ਜੀ ਉੱਥੇ ਆਰਤੀ ਵਿੱਚ ਨਹੀਂ ਸ਼ਾਮਿਲ ਹੋਏ ਅਤੇ ਫਿਰ ਅਸਲੀ ਜਿਹੜੀ ਆਰਤੀ ਪਰਮੇਸ਼ਰ ਦੀ ਹਮੇਸ਼ਾ ਹਰ ਸਮੇਂ ਹੋ ਰਹੀ ਹੈ ਉਹ ਸ਼ਬਦ ਉਚਾਰਨ ਕਰਕੇ ਬੈਠੇ ਅਤੇ ਉੱਪਰੋਂ ਆਕਾਸ਼ਬਾਣੀ ਦੁਆਰਾ ਇਹ ਆਵਾਜ਼ ਆਈ ਵੀ ਜੋ ਇਹ ਕਹਿ ਰਿਹਾ ਬਿਲਕੁਲ ਯਥਾਰਥ ਹੈ, ਠੀਕ ਹੈ। ਇਹ ਸਾਰਿਆਂ ਨੂੰ ਸ਼ਰਧਾ ਆ ਗਈ, ਸਾਰੇ ਸਤਿਗੁਰੂ ਦੇ ਚਰਨਾਂ 'ਤੇ ਝੁਕੇ। ਇਸੋਂ ਦਾ ਜਿਹੜਾ ਜਗਨਨਾਥ ਦਾ ਰਾਜਾ ਹੈ ਇਹ ਬਹੁਤ ਸ਼ਰਧਾਲੂ ਸੀ ਭਗਵਾਨ ਜੀ ਦਾ, ਰੋਜ਼ ਕਹਿੰਦੇ ਸੋਨੇ ਦਾ ਥਾਲ ਏ ਉਹ ਭੇਜਦਾ ਹੁੰਦਾ ਸੀ ਸ਼ਾਮ ਦੇ ਸਮੇਂ ਇਹ ਜਗਨਨਾਥ ਮੰਦਿਰ ਦੇ ਵਿੱਚ, ਅਤੇ ਜਦੋਂ ਇਹ ਕਹਿੰਦੇ ਉਹ ਥਾਲ ਸੋਨੇ ਦਾ ਇਸਨੇ ਭੇਜਿਆ ਹੈ ਮੰਦਿਰ ਦੇ ਵਿੱਚ, ਅਤੇ ਭਗਵਾਨ ਕ੍ਰਿਸ਼ਨ ਜੀ ਨੇ ਕਹਿੰਦੇ ਉਹ ਜਿਹੜਾ ਥਾਲ ਹੈ ਆਪ ਚੁੱਕ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਲਿਆ ਕੇ ਰੱਖ ਕੇ ਅਤੇ ਮੱਥਾ ਟੇਕ ਦਿੱਤਾ ਕਿ ਮਹਾਰਾਜ ਅਸਲ ਰੂਪ ਦੇ ਵਿੱਚ ਅੱਜ ਤੁਹਾਡੇ ਛਕਣ ਯੋਗ ਹੈ ਪ੍ਰਸ਼ਾਦ, ਤੁਸੀਂ ਛਕੋ, ਆਪ ਸਰਵ ਕਲਾ ਸਮਰੱਥ ਮਹਾਨ ਹੋ। ਇਸ ਤਰ੍ਹਾਂ ਜੋ ਭਗਵਾਨ ਕ੍ਰਿਸ਼ਨ ਜਗਨਨਾਥ ਹੈ ਇਹਨਾਂ ਨੇ ਉਹ ਥਾਲ ਚੁੱਕ ਕੇ ਮਹਾਰਾਜ ਦੇ ਅੱਗੇ ਭੇਟਾ ਕਰ ਦਿੱਤਾ, ਅਤੇ ਮਹਾਰਾਜ ਸਮੁੰਦਰ ਦੇ ਕਿਨਾਰੇ ਉਸ ਵੇਲੇ ਬੈਠੇ ਹੋਏ ਸੀ। ਇਹ ਮਹਾਰਾਜ ਨੇ ਉਹ ਛਕ ਛਕਾ ਕੇ ਜਿਹੜਾ ਭੋਜਨ ਹੈ ਅਤੇ ਉਹ ਸਮੁੰਦਰ ਦੀ ਵੀ ਥਾਲ ਸਿੱਟ ਦਿੱਤਾ ਸੀ। ਹੁਣ ਤੜਕੇ ਜਦੋਂ ਉਹ ਪੁਜਾਰੀ ਆਏ ਅਤੇ ਉਹ ਦਰਵਾਜ਼ੇ ਜੇ ਖੋਲ੍ਹੇ ਅਤੇ ਉਹ ਸੋਨੇ ਦਾ ਥਾਲ ਉੱਥੇ ਹੈ ਨਹੀਂ ਸੀ। ਫਿਰ ਉਹਨਾਂ ਦੀ ਬਣ ਗਈ ਭਾ ਦੀ ਵੀ ਜਦੋਂ ਰਾਜਾ ਨੂੰ ਪਤਾ ਲੱਗ ਗਿਆ ਉਹ ਪੁੱਛੂਗਾ ਵੀ ਥਾਲ ਕਿੱਧਰ ਗਲੋਬ ਕਰਤਾ, ਇਹ ਤੁਸੀਂ ਕਰੀ ਕੋਈ ਸ਼ਰਾਰ, ਤੁਸੀਂ ਕੋਈ ਲੋਭ ਲਾਲਚ ਕੀਤਾ। ਉਹ ਬਹੁਤ ਡਰੇ ਨੇ ਫਿਰ, ਜਿਸ ਕਰਕੇ ਹੁਣ ਉਹ ਆਕਾਸ਼ਬਾਣੀ ਦੁਆਰਾ ਇਹ ਲਫ਼ਜ਼ ਹੋਇਆ ਸੀ ਵੀ ਜੋ ਇਹ ਆਰਤੀ ਇਹਨਾਂ ਨੇ ਕਹੀ ਇਹ ਠੀਕ ਹੈ, ਯਥਾਰਥ ਹੈ। ਇਸ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਇਹਨਾਂ ਨੂੰ ਸ਼ਰਧਾ ਆ ਗਈ ਸੀ। ਫਿਰ ਸਾਰੇ ਪੁਜਾਰੀ ਇਕੱਠਿਆਂ ਹੋ ਕੇ ਉਹ ਸਮੁੰਦਰ ਦੇ ਕਿਨਾਰੇ ਉੱਪਰ ਜਿੱਥੇ ਮਹਾਰਾਜ ਬੈਠੇ ਸੀ ਉੱਥੇ ਚਲੇ ਗਏ। ਮਿੰਨਤਾਂ ਤਰਨ ਕਰਨ ਲੱਗ ਕੇ ਕਹਿੰਦੇ ਮਹਾਰਾਜ ਆਹ ਲੌਕ ਲੱਗੇ, ਜਿੰਦਰੇ ਲੱਗੇ ਆ, ਪਤਾ ਨਹੀਂ ਚੱਲਦਾ ਭਗਵਾਨ ਦੇ ਮੰਦਰ ਦਾ ਜਿਹੜਾ ਉਹ ਰਾਜੇ ਦਾ ਸੋਨੇ ਦਾ ਥਾਲ ਸੀ ਜਿਹਦੇ ਵਿੱਚ ਭੋਜਨ ਹੁੰਦਾ ਸੀ, ਪਤਾ ਨਹੀਂ ਕੌਣ ਲੈ ਗਿਆ ਮਹਾਰਾਜ, ਸਭ ਕੁਛ ਹੀ ਕੌਲੀਆਂ ਕੁਲੀਆਂ ਚੁੱਕ ਕੇ। ਹੁਣ ਰਾਜਾ ਆਊਗਾ ਮਹਾਰਾਜ, ਜਦੋਂ ਪੁੱਛ ਪੜਤਾਲ ਕਰੂਗਾ ਸਾਨੂੰ ਕੋਈ ਉੱਤਰ ਨਹੀਂ ਆਉਣਾ, ਸਜ਼ਾ ਮਿਲੂਗੀ। ਜਿਵੇਂ ਕਿਵੇਂ ਹੁੰਦਾ ਮਹਾਰਾਜ ਸਾਡੀ ਇੱਜ਼ਤ ਉਰੋ ਰੱਖੋ, ਸਾਨੂੰ ਬਚਾਓ। ਇੱਧਰ ਰਾਜਾ ਵੀ ਸੁਣ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਬੈਠਾ। ਉਸ ਵੇਲੇ ਇਹਨਾਂ ਨੇ ਦੱਸਿਆ ਵੀ ਇਉਂ ਹੈ ਅਤੇ ਅਸੀਂ ਆਰਤੀ ਵਿੱਚ ਸ਼ਾਮਿਲ ਹੋਏ ਸੀ, ਇਹ ਨਹੀਂ ਹੋਏ ਸੀ। ਇਸ ਤਰ੍ਹਾਂ ਭਗਵਾਨ ਵੱਲੋਂ ਆਵਾਜ਼ ਆਈ ਹੈ ਵੀ ਜੋ ਇਹ ਕਹਿ ਰਹੇ ਯਥਾਰਥ ਹੈ। ਫਿਰ ਰਾਜੇ ਨੇ ਕਿਹਾ ਵੀ ਮਹਾਰਾਜ ਉਹ ਥਾਲ ਕਿੱਧਰ ਚਲਿਆ ਗਿਆ, ਮਹਾਨ ਹੋ। ਮਹਾਰਾਜ ਕਹਿੰਦੇ ਵੀ ਤੁਹਾਡੇ ਜਿਹੜੇ ਭਗਵਾਨ ਹੈ ਨਾ ਉਹ ਚੁੱਕ ਕੇ ਥਾਲ ਸਾਡੇ ਕੋਲ ਰੱਖ ਗਏ ਸੀ, ਉਹ ਵੀ ਸਾਡੇ ਕੋਲ ਆ ਗਿਆ ਸੀ। ਕਹਿੰਦੇ ਮਹਾਰਾਜ ਫਿਰ ਮੈਂ ਕਿਵੇਂ ਭਰੋਸਾ ਕਰਾਂ ਵੀ ਸਾਡੇ ਭਗਵਾਨ ਥਾਲ ਚੁੱਕ ਕੇ ਤੁਹਾਡੇ ਕੋਲ ਰੱਖ ਗਏ। ਮਹਾਰਾਜ ਕਹਿੰਦੇ ਵੀ ਅਸੀਂ ਉਹ ਤੇਰਾ ਜਿਹੜਾ ਥਾਲ ਸੀ ਨਾ ਇੱਥੇ ਆ ਸਮੁੰਦਰ ਵਿੱਚ ਸੁਟਾ ਤਾ ਸੀ ਭਾਈ ਬਾਲਾ ਜੀ ਨੂੰ ਕਹਿ ਕੇ, ਜੇ ਤੂੰ ਵੀ ਇਹ ਥਾਲ ਲੈਣਾ ਹੈ ਤਾਂ ਆ ਸਮੁੰਦਰ ਦੇ ਵਿੱਚੋਂ ਕਢਵਾ ਲਾ। ਜਦੋਂ ਫਿਰ ਮਹਾਰਾਜ ਨੇ ਬਚਨ ਕੀਤਾ ਅਤੇ ਉਹ ਰਾਜੇ ਨੇ ਕਿਹਾ ਵੀ ਆਪਣਾ ਥਾਲ ਕੱਢੋ ਇਹਦੇ ਵਿੱਚੋਂ, ਜਿੱਥੇ ਕਿ ਮਹਾਰਾਜ ਨੇ ਦੱਸਿਆ ਸੀ ਉੱਥੇ ਕਿ ਜਦੋਂ ਗਏ ਅਤੇ ਉੱਥੇ ਹਜ਼ਾਰਾਂ ਥਾਲ ਹੀ ਥਾਲ ਸੋਨੇ ਦੇ ਦਿਸੇ। ਜਦੋਂ ਐਸਾ ਕੌਤਕ ਦੇਖਿਆ ਫਿਰ ਰਾਜਾ ਮਹਾਰਾਜ ਦੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਭੁੱਲ ਹੋ ਗਈ, ਗਲਤੀ ਹੋ ਗਈ, ਜੋ ਮੈਂ ਆਪ ਜੀ ਨੂੰ ਕੁਝ ਕਹਿ ਬੈਠਾ ਮਾਫ਼ ਕਰ ਦਿਓ। ਅਤੇ ਉਸ ਵੇਲੇ ਨਾਲ ਇਹਨੇ ਬੇਨਤੀ ਵੀ ਕੀਤੀ ਕਿ ਮਹਾਰਾਜ ਆਪ ਤਾਂ ਮਹਾਨ ਤੋਂ ਮਹਾਨ ਹੋ, ਭਗਵਾਨ ਨੇ ਵੀ ਆਪ ਜੀ ਨੂੰ ਮੰਨਿਆ ਪੂਜਿਆ ਹੈ ਅਤੇ ਮਹਾਰਾਜ ਪਾਣੀ ਵੱਲੋਂ ਅਸੀਂ ਬਹੁਤ ਔਖੇ ਹਾਂ, ਪਾਣੀ ਹੈ ਸਮੁੰਦਰ ਨੇੜੇ ਹੋਣ ਕਰਕੇ ਸਭ ਥਾਂ ਹੀ ਕੌੜਾ ਕੌੜਾ ਹੈ, ਪੀਣ ਯੋਗ ਨਹੀਂ ਹੈ, ਅਤੇ ਮਹਾਰਾਜ ਇਹ ਪਾਣੀ ਦਾ ਪ੍ਰਬੰਧ ਜ਼ਰੂਰ ਕਰ ਦਿਓ। ਰਾਜੇ ਅਤੇ ਉਹ ਪੁਜਾਰੀਆਂ ਦੀ ਬੇਨਤੀ ਕਹਿਣ ਤੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਹ ਸਮੁੰਦਰ ਦੇ ਕਿਨਾਰੇ ਬੈਠੇ ਸੀ ਅਤੇ ਹੱਥ ਵਿੱਚ ਆਪ ਜੀ ਦੇ ਸੋਟਾ ਜਿਹਾ ਸੀ ਅਤੇ ਉਹ ਬਨਾਸ ਵਾਰ ਕੇ ਧਰਤੀ ਵਿੱਚ ਮਾਰਿਆ, ਉੱਥੋਂ ਹੀ ਫਿਰ ਜਲ ਦਾ ਸੋਮਾ ਨਿਕਲ ਪਿਆ। ਹੁਣ ਵੀ ਉੱਥੇ ਬੌਲੀ ਸਾਹਿਬ ਗੁਰਦੁਆਰਾ ਸੁਭਾਈਮਾਨ, ਉੱਥੋਂ ਇੱਕ ਮਿੱਠਾ ਜਲ ਨਿਕਲਦਾ, ਬਾਕੀ ਸਭ ਪਾਸੇ ਪਾਸੇ ਕੌੜਾ ਹੀ ਕੌੜਾ, ਸਮੁੰਦਰ ਦਾ ਤਾਂ ਹੋਣਾ ਹੀ ਹੈ। ਅਤੇ ਇਹ ਜਿਹੜੀ ਬੌਲੀ ਹੈ ਇਹਦਾ ਬਿਲਕੁਲ ਬੜਾ ਨਿਰਮਲ ਜਲ ਅਤੇ ਬਹੁਤ ਮਿੱਠਾ ਹੈ। ਜਿਵੇਂ ਝੀਰਾ ਸਾਹਿਬ ਮਹਾਰਾਜ ਨੇ ਉਹ ਖੜਾਂ ਜੀ ਮਾਰ ਕੇ ਸੋਮਾ ਪੈਦਾ ਕਰ ਦਿੱਤਾ ਸੀ, ਉਹ ਹੁਣ ਬਿਦਰ ਸ਼ਹਿਰ ਸਾਰਾ ਉੱਥੇ ਹੀ ਜਲ ਵਰਤਦਾ ਹੈ। ਇਸੇ ਤਰ੍ਹਾਂ ਇਹ ਜਗਨਨਾਥ ਦਾ ਜਿਹੜਾ ਬੌਲੀ ਸਾਹਿਬ ਦਾ ਜਲ ਹੈ ਉੱਥੋਂ ਦੇ ਲੋਕ ਵਰਤਦੇ, ਬਾਕੀ ਸਾਰੇ ਮੀ ਕੌੜਾ ਕੌੜਾ। ਕਿਉਂ ਦੋ ਕੌਤਕ ਮਹਾਰਾਜ ਨੇ ਉੱਥੇ ਚਰਜ ਕੀਤੇ ਸੀ, ਇੱਕ ਤਾਂ ਇਹ ਆਰਤੀ ਵਾਲਾ, ਦੂਸਰਾ ਇਹ ਠੰਡਾ ਮਿੱਠਾ ਜਲ, ਤੀਸਰਾ ਇਹ ਜਿਹੜਾ ਕਿ ਉਹ ਥਾਲ ਥੂਲ ਅਲੋਪ ਕਰਕੇ ਦਰਸਾਇਆ ਸੀ ਵੀ ਇਹ ਜਿਹੜਾ ਪ੍ਰਸੰਗ ਹੈ ਜਿਹੜਾ ਕਲਯੁੱਗ ਵਾਲਾ ਵੀ ਜੰਗਲ ਵਿੱਚ ਜਾ ਕੇ ਮਹਾਰਾਜ ਬੈਠੇ ਉਹ ਇੱਥੋਂ ਦਾ ਹੈ। ਇਹ ਵਾਰ ਵਾਰ ਅਸਥਾਨ ਉਜਾੜ ਵਿੱਚ ਹੀ ਇਹ ਸ਼ਹਿਰ ਤੋਂ ਬਾਹਰ ਸੀ, ਜੰਗਲੀ ਜੰਗਲ ਸੀ। ਕਵੀ ਜੀ ਨੇ ਭੁਲੇਖੇ ਨਾਲ ਇਹਦੇ ਜਗਨਨਾਥ ਦੇ ਨਾਲ ਲਾ ਦਿੱਤਾ ਹੈ। ਸੰਪਰਦਾ ਵਿੱਚ ਇਹ ਪ੍ਰਸੰਗ ਇੱਥੇ ਨਾਨਕਿਆਂ ਨੇ ਸੰਗਰੂਰ ਦੇ ਨੇੜੇ ਹੋਇਆ ਸਹੀ ਮੰਨਿਆ ਗਿਆ ਹੈ। ਇਹ ਜਗਨਨਾਥ ਨਹੀਂ, ਜਗਨਨਾਥ ਤਾਂ ਗਗਨਮੈ ਥਾਰ ਰਵ ਚੰਦ ਕਵੀਬ ਨੇ ਇਹ ਸ਼ਬਦ ਉਚਾਰਿਆ ਸਹੀ। ਬਾਕੀ ਜੋ ਸੋਟਾ ਮਾਰ ਕੇ ਉਹ ਮਿੱਠੇ ਜਲ ਦਾ ਸੋਮਾਪ ਜੀ ਨੇ ਧਰਤੀ ਵਿੱਚੋਂ ਚਸ਼ਮਾ ਪਹਿਰਿਆ ਉਹ ਬੋਲੀ ਬਣੀ ਹੈ, ਉਹ ਸਹੀ ਪ੍ਰਸੰਗ। ਇਹ ਦੋਵੇਂ ਪ੍ਰਸੰਗ ਉੱਥੋਂ ਦੇ ਹਨ ਜੀ। ਆ ਜਿਹੜਾ ਮੁਰਦੇ ਵਾਲਾ ਇਹ ਵੀ ਉੱਥੋਂ ਦਾ ਹੀ ਹੈ। ਇਹ ਵਾਰ ਵਾਰ ਜਿਹੜਾ ਜੰਗਲ ਹੈ ਵਾੜ ਉਜਾੜ ਹੈ ਕਿਨਾਰੇ ਮਹਾਰਾਜ ਬੈਠੇ ਸੀ। ਇਸ ਤਰ੍ਹਾਂ ਇਹ ਤਿੰਨ ਪ੍ਰਸੰਗ ਜਗਨਨਾਥ ਦੇ, ਚੌਥਾ ਇਹ ਜਿਹੜਾ ਕਲਯੁੱਗ ਦਾ ਹੈ ਇਹ ਸੰਗਰੂਰ ਸਾਹਿਬ ਦੇ ਨੇੜੇ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ ਦਾ ਇਹ ਉੱਥੋਂ ਦਾ ਸਮਝਣਾ ਹੈ। ਇਸ ਤਰ੍ਹਾਂ ਇਹ ਕੋਈ ਜਿਹੜੀ ਵਿਚਾਰ ਸੀ ਉਹ ਆਪਾਂ ਰਲ ਮਿਲ ਕੇ ਸਾਂਝੀ ਕਰ ਲਈ ਹੈ ਅਤੇ ਅਗਲਾ ਜਿਹੜਾ ਪ੍ਰਸੰਗ ਆ ਹੋਰ ਪ੍ਰਾਰੰਭ ਹੋਵੇਗਾ, ਜਿਸ ਕਰਕੇ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਬਾਕੀ ਅੱਜ ਪ੍ਰਯਾਗਰਾਜ ਘੁੰਮਤੇ ਵੀ ਜਾਣਾ, ਉੱਥੇ ਵੀ ਆ 7 ਤਰੀਕ ਦਾ ਲੰਗਰ ਦਾ ਦੇ ਨਿਯਤ ਕੀਤਾ ਹੋਇਆ ਹੈ। ਇਸ ਕਰਕੇ ਅੱਜ 3-4 ਵਜੇ ਇੱਥੋਂ ਚਾਲਾ ਹੋ ਜਾਏਗਾ ਅਤੇ ਉਸ ਤੋਂ ਪਰਸੋਂ ਨੂੰ ਫਿਰ ਉੱਥੇ ਪਹੁੰਚ ਕੇ ਚੌਥੇ 7 ਤਰੀਕ ਨੂੰ ਜਿਹੜਾ ਇਸ ਸਥਾਨ ਦੇ ਛਤਰ ਛਾਇਆ ਹੋਰ ਸਾਰੇ ਨਗਰ ਵੱਲੋਂ ਲੰਗਰ ਪਾਣੀ ਭੰਡਾਰਾ ਹੈ ਉੱਥੇ ਹੋਏਗਾ। ਇਸ ਕਰਕੇ ਆ 2-3 ਦਿਨ ਜਿਹੜੀ ਆਪਣੀ ਕਥਾ ਵਿਆਖਿਆ ਵਿਚਾਰ ਹੈ ਰੁਕੀ ਰਹੇਗੀ। ਬਾਕੀ ਪਾਠ ਪੂਜਾ ਨਿਤਨੇਮ ਇਸੇ ਤਰ੍ਹਾਂ ਚੱਲਦਾ ਰਹੇਗਾ। ਸਾਰੀਆਂ ਸੰਗਤਾਂ ਨੇ ਲਾਹੇ ਲੈਣੇ। ਹੁਣ ਇੱਥੇ ਸਮਾਪਤੀ ਹੈ ਜੀ। ਪੜ ਹੈ ਸੁਣ ਹੈ ਸ਼ਰਧਾ ਉਰ ਥਾਪੈ, ਤਿੰਨ ਪਾਰ ਕਲਯੁਗ ਨਹੀਂ ਵਿਆਪੈ, ਗਮਨੇ ਸ੍ਰੀ ਗੁਰ ਬਹੁਰ ਅਗਾਰੀ, ਲੋਕ ਉਧਾਰਨ ਪਰ ਉਪਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰ ਉਚਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰ ਉਤਾਰਨ ਹਾਰ, ਠਾਕੁਰ ਚੁੰਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ।